ਵਾਹਿਗੁਰੂ ਸਾਹਿਬ ਜੀਓ ਦੋਹਰਾ ਅਬ ਸ੍ਰੀ ਗੁਰ ਅੰਗਦ ਨਿਕਟ ਸਿੱਖ ਭਏ ਜੋ ਆਏ ਕਹੋ ਕਥਾ ਨਿਰਧਾਰ ਕਰ ਸੁਨਹੁ ਸੰਤ ਚਿਤ ਲਾਏ ਅਬ ਸ੍ਰੀ ਗੁਰ ਅੰਗਦ ਨਿਕਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਦੂਸਰੇ ਪਾਤਸ਼ਾਹ ਧੰਨ ਸਤਿਗੁਰੂ ਅੰਗਦ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦਾ ਇਤਿਹਾਸ ਲੜੀਵਾਰ ਰੂਪ ਵਿੱਚ ਚੱਲ ਰਿਹਾ ਹੈ, ਆਪਾਂ ਗੁਰੂ ਮਹਾਰਾਜ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਅਸਾਂ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਦੇ ਦਰਸ਼ਨ ਦਿਦਾਰ ਕਰਦੇ ਹੋਏ ਲੜੀਵਾਰ ਰੂਪ ਵਿੱਚ ਗੁਰੂ ਅੰਗਦ ਸਾਹਿਬ ਜੀ ਦਾ ਇਤਿਹਾਸ ਪੜ੍ਹ ਸੁਣ ਕੇ ਲਾਹਾ ਲੈ ਰਹੇ ਹਾਂ। ਜੇ ਸਿੱਧਾ ਨਾਸਾਂ ਦੇ ਤਾਂ ਹੀ ਭਗਤੀ ਯੋਗ ਦੀ ਮਹੱਤਤਾ ਆਪ ਜੀ ਨੇ ਮਹਾਨਤਾ ਦਰਸਾਈ, ਬਾਹਰਲੇ ਜਿਹੜੇ ਭੇਖ ਦੇ ਚਿਰ ਨੇ ਉਹਨਾਂ ਦੀ ਨਿਰਾਰਸਤਾ ਵੀ, ਉਹਨਾਂ ਨਾਲ ਕੋਈ ਪਰਮੇਸ਼ਰ ਨਾਲ ਜੁੜ ਨਹੀਂ ਜਾਣਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਦਾ ਜੋ ਸ਼ਬਦ ਹੈ ਉਹ ਸਰਵਣ ਕਰਾਇਆ ਇਹਨਾਂ ਨੂੰ, ਯੋਗ ਨਾ ਕੀਤਾ, ਯੋਗ ਨਾ ਡੰਡਾ, ਯੋਗ ਨਾ ਭਸਮ ਚੜਾਈਏ, ਇੰਦਰੀ ਲੀਰਾਂ ਦੀ ਬਣਾ ਕੇ ਗੋਦਰੀ ਜੀ ਕੋਈ ਪਾਈ ਫਿਰੇ ਵੀ ਹੁਣ ਵੀ ਮੈਂ ਪਰਮੇਸ਼ਰ ਨਾਲ ਜੁੜ ਜਾਵਾਂਗਾ, ਕਹਿੰਦੇ ਨਹੀਂ ਉਹਨਾਂ ਜੁੜਨਾ, ਹੱਥ ਵਿੱਚ ਤਿੰਨ ਗਿੱਠਾਂ ਦਾ ਡੰਡਾ ਜਾ ਲਈ ਫਿਰੇ ਫਿਰ ਵੀ ਨਹੀਂ ਉਹਦੇ ਨਾਲ ਜੁੜਨਾ ਹੋ ਸਕਦਾ ਹੈ। ਕੱਪੜੇ ਲਾ ਕੇ ਸਾਰੇ ਸਰੀਰ 'ਤੇ ਸੁਆਹੀ ਸੁਆਹ ਮਾਰ ਲਏ ਫਿਰ ਵੀ ਉਹਦੇ ਨਾਲ ਜੁੜਨੀ ਹੁੰਦਾ ਹੈ। ਇਹਦਾ ਜਿਹੜੀ ਕਾਲਖ ਰੂਪ ਮਾਇਆ ਹੈ, ਇਹਦੀ ਕਾਲਖ ਤੋਂ ਰਹਿਤ ਹੋ ਕੇ ਰਹੀਏ, ਇਸ ਯੁਗ 'ਚ ਦੁਬਾਰਾ ਪਰਮੇਸ਼ਰ ਵੀ ਜੁੜਨਾ ਪਾਈਦਾ ਹੈ। ਜਿਹੜੀਆਂ ਗੱਲਾਂ ਬਾਤਾਂ ਯੋਗ ਦੀਆਂ ਕਰ ਲਈਆਂ ਫਿਰ ਵੀ ਕੋਈ ਜੁੜਨਾ ਨਹੀਂ ਹੁੰਦਾ ਹੈ। ਇਸ ਬਿਰਤੀ ਨਰੋ ਦਾ ਸਾਜੋਗ ਇਹੋ ਜਿਹੀਆਂ ਪਤੰਜਲੀਆਂ ਗੱਲਾਂ ਕਰ ਲਈਆਂ, ਸਿੱਖ ਸਿਖਾ ਲਈਆਂ, ਕਹਿ ਕਹਾ ਲਈਆਂ। ਇਸ ਕਰਕੇ ਜਿਹੜਾ ਸਾਰਿਆਂ ਵਿੱਚ ਇੱਕ ਗਿਆਨ ਦੀ ਦ੍ਰਿਸ਼ਟੀ ਕਰਕੇ ਵਾਹਿਗੁਰੂ ਨੂੰ ਇੱਕੋ ਜਿਹਾ ਸਮਝਦਾ ਹੈ, ਉਹ ਜੁੜਿਆ ਹੋਇਆ ਕਿਹਾ ਜਾ ਸਕਦਾ ਹੈ। ਇਹ ਸਾਰੇ ਤਨ ਤਨ ਕਰਦੇ ਹੋਏ ਸਤਿਗੁਰੂ ਦੀ ਹਜ਼ੂਰੀ ਵਿੱਚ ਚਲੇ ਗਏ ਵੀ ਹਾਂ ਯੋਗ ਹੀ ਹੈ। ਗੁਰੂ ਅੰਗਦ ਸਾਹਿਬ ਜੀ ਯੋਗ ਜਾਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਤਖ਼ਤ 'ਤੇ ਇਹਨਾਂ ਨੂੰ ਬਿਠਾਇਆ ਹੈ, ਫਿਰ ਹਮਾਊ ਪਾਤਸ਼ਾਹ ਪਹੁੰਚਿਆ ਹੈ। ਕਿਉਂਕਿ ਸ਼ੇਰ ਸ਼ਾਹ ਅਤੇ ਸਲੇਮ ਸ਼ਾਹ ਦੋਹਾਂ ਭਰਾਵਾਂ ਪੁੱਠਾਵਾਂ ਨੇ ਜੰਗ ਯੁੱਧ ਕਰਕੇ ਇਹਨਾਂ ਨੂੰ ਭਜਾ ਦਿੱਤਾ ਸੀ। ਫਿਰ ਵਜ਼ੀਰ ਸੇਵਕ ਪੁੱਛੋ ਪੁੱਛਣ ਲੱਗਿਆ ਵੀ ਹੈ ਗੁਰੂ ਨਾਨਕ ਸਾਹਿਬ ਜੀ ਗੱਦੀ ਉੱਪਰ? ਉਹਨੇ ਕਿਹਾ ਗੁਰੂ ਅੰਗਦ ਸਾਹਿਬ ਜੀ ਹਨ, ਇੱਥੇ ਚੱਲ ਆਇਆ ਹੈ। ਗੁਰੂ ਮਹਾਰਾਜ ਨੇ ਪਰਖ ਲਈ, ਇਹਦੇ ਵੱਲੇ ਕੋਈ ਨਿਗਾਹ ਹੀ ਨਹੀਂ ਕੀਤੀ ਹੈ, ਬੱਚਿਆਂ ਨੂੰ ਪੜ੍ਹਨ ਗੁਰਮੁਖੀ ਅੱਖਰ ਪੜ੍ਹਾਉਣ ਵਿੱਚ ਹੀ ਲਵਲੀਨ ਰਹੇ। ਉਹਨੂੰ ਕ੍ਰੋਧ ਜਿਹਾ ਆਇਆ ਵੀ ਮੈਂ ਸ੍ਰੀ ਸਾਹਿਬਿਆਨ 'ਚੋਂ ਕੱਢਾਂ ਇਹਨਾਂ ਦੇ ਮਾਰਾਂ, ਫਿਰ ਇਹਨਾਂ ਨੂੰ ਪਤਾ ਚੱਲੇ ਵੇਖੋ ਮੈਂ ਆਇਆ, ਦੋ ਘੜੀਆਂ ਖੜਿਆ ਹੋ ਗਿਆ, ਬੋਲਣਾ ਚੰਨਾ ਕੀ ਹੈ, ਮੇਰੇ ਵੱਲੇ ਤਾਂ ਝਾਕੇ ਵੀ ਨਹੀਂ ਹੈ। ਜਦੋਂ ਕਿਰਪਾਨ ਦੇ ਮੁੱਠੇ ਉੱਪਰ ਹੱਥ ਜਿਹਾ ਪਾਇਆ ਹੈ, ਉਹ ਕਲਾ ਐਸੀ ਵਰਦੀ ਉੱਥੇ ਜੰਮ ਗਿਆ, ਇੱਧਰ ਉੱਧਰ ਹਿਲਦਾ ਹੀ ਨਹੀਂ, ਫਿਰ ਪਛਤਾਉਣ ਲੱਗਿਆ ਹੈ ਕਿ ਮੈਂ ਮੂਰਖ ਹਾਂ, ਭਾਗਾ ਹਾਂ, ਕਿਤੇ ਵੀ ਆ ਕੇ ਆ ਕੁਛ ਕਰਨ ਲੱਗਿਆ ਹਾਂ। ਗੁਰੂ ਮਹਾਰਾਜ ਨੇ ਨਜ਼ਰ ਕਰਕੇ ਕਹਿੰਦੇ ਵੀ ਜਿੱਥੇ ਤੋਂ ਕਿਰਪਾਨ ਚਲਾਉਣੀ ਸੀ ਉੱਥੋਂ ਕੈ ਡਰਪੋਕ ਹੋ ਕੇ ਗਿੱਦੜ ਬਣ ਕੇ ਭੱਜਿਆ ਹੈ। ਇਹ ਗੁਰੂ ਨਾਨਕ ਦੀ ਜਿਹੜੀ ਫਕੀਰਾਂ ਦੀ ਗੱਦੀ ਹੈ, ਇੱਥੇ ਕਿਰਪਾਨਾਂ ਕੱਢ ਕੱਢ ਕੇ ਵਿਖਾਉਣਾ ਹੈ। ਕਹਿਣ ਲੱਗਿਆ ਜੀ ਆਪ ਜੀ ਦੇ ਘਰ ਤੋਂ ਬਖਸ਼ਿਸ਼ ਕੀਤੀ ਹੋਈ ਜਿਹੜੀ ਪੁਸ ਦਰ ਪੁਸ ਪਾਤਸ਼ਾਹੀ ਉਹ ਜਾ ਰਹੀ ਹੈ, ਕੀ ਕੋਈ ਔਗਣ ਹੋ ਗਿਆ, ਗੁਨਾਹ ਹੋ ਗਈ, ਮਹਾਰਾਜ ਕਹਿੰਦੇ ਤੂੰ ਬੇਇਨਸਾਫੀ ਵਿਭਚਾਰੀ ਬਣ ਗਿਆ, ਪਰ ਇਸਤਰੀ ਗਮਨ ਕਰਨ ਲੱਗ ਪਿਆ, ਇਸ ਕਰਕੇ ਗੁਰੂ ਨੇ ਕਲਾ ਬਰਦਾਈ। ਉਹਨਾਂ ਨੇ ਕਿਹਾ ਸੀ ਜਦੋਂ ਬੇਇਨਸਾਫੀ ਕਰੋਗੇ ਉਦੋਂ ਪਾਣਾ ਬਰਸੂਗਾ। ਸੋ ਇਹ ਬੇਅਦਲੀ ਬੇਇਨਸਾਫੀ ਵਿਭਚਾਰਪਣਾ ਬਨਵਾਸ਼ੀਪਣਾ ਛੱਡਦੇ ਗੁਰੂ ਨਾਨਕ ਸਾਹਿਬ ਹੁਣੇ ਹੀ ਕਿਰਪਾ ਕਰ ਦੇਣਗੇ, ਜਾਂ ਤਲਵਾਰ ਜੀ ਨਾ ਕੱਢਦਾ, ਐਸਾ ਕੁਛ ਨਾ ਕਰਦਾ ਤਾਂ ਹੁਣੇ ਹੀ ਰਾਜ ਭਾਗ ਕਾਇਮ ਹੋ ਜਾਣਾ। ਹੁਣ ਤੂੰ ਚਲਿਆ ਜਾ ਬਾਹਰ ਅਫਗਾਨਿਸਤਾਨ ਵੱਲੀ, ਤੁਰਕਿਸਤਾਨ ਵੱਲੀ, ਉੱਧਰ ਨੂੰ ਥੋੜ੍ਹੀ ਬਹੁਤੀ ਫੌਜ ਇਕੱਠੀ ਕਰਕੇ ਆ ਕੇ ਹੱਲਾ ਬੋਲ, ਮਹਾਰਾਜ ਤੇਰੀ ਮਰਜ਼ ਕਰਨਗੇ, ਫਿਰ ਦਿੱਲੀ ਦੇ ਤਖ਼ਤ ਦਾ ਤੂੰ ਮਾਲਕ ਬਣ ਜਾਏ। ਇਸ ਤਰ੍ਹਾਂ ਹੀ ਮਹਾਰਾਜ ਦੀ ਹਜ਼ੂਰੀ ਬਸ ਹੋਏ ਚਲਿਆ ਗਿਆ ਹੈ। ਸਾਲ ਤੋਂ ਬਾਅਦ ਇਹਨੇ ਆ ਕੇ ਹਿੰਦੁਸਤਾਨ ਨੂੰ ਫਿਰ ਸਰ ਕਰ ਲਿਆ, ਫਿਰ ਦਿੱਲੀ ਦਾ ਤਾਂ ਮਾਲਕ ਬਣ ਬੈਠਾ ਹੈ। ਇਹ ਸਾਰਾ ਪ੍ਰਸੰਗ ਕੱਲ੍ਹ ਆਪਾਂ ਬੜੇ ਵਿਸਤਾਰ ਨਾਲ ਸੁਣੀ ਚੁੱਕੇ ਹਾਂ। ਅਜੇ ਅੱਗੇ ਪ੍ਰਸੰਗ ਆ ਰਿਹਾ ਗੁਰਸਿੱਖਾਂ ਦਾ, ਜਿਸ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਸਮੇਂ ਸਮੇਂ ਅਨੁਸਾਰ ਆਉਂਦੇ ਰਹੇ, ਜਾਂ ਹਜ਼ੂਰੀ ਵਿੱਚ ਸਿੱਖ ਰਹਿਣ ਵਾਲੇ ਸਤਿਗੁਰੂ ਜੀ ਨੂੰ ਪ੍ਰਸ਼ਨ ਕਰਦੇ ਰਹੇ, ਗੁਰੂ ਮਹਾਰਾਜ ਜੀ ਜਿਸ ਤਰ੍ਹਾਂ ਉਹਨਾਂ ਨੂੰ ਯਥਾਰਥ ਯੋਗ ਉੱਤਰ ਦਿੰਦੇ ਰਹੇ, ਗੁਰਸਿੱਖਾਂ ਦੇ ਪ੍ਰਸੰਗ ਚੱਲ ਰਹੇ ਹੈ। ਉਹਨਾਂ ਵਿੱਚੋਂ ਭਾਈ ਜੀਵਾ ਗੁਰਸਿੱਖ ਦਾ ਪ੍ਰਸੰਗ ਪਹਿਤੋਂ ਪਲਾ ਪ੍ਰਾਰੰਭ ਹੋ ਰਿਹਾ ਹੈ। ਉਹ ਜਿਵੇਂ ਆਉਂਦਾ ਅਸੀਂ ਮਨ ਚਿਤ ਲਾ ਕੇ ਸੁਣੀਏ। ਅਬ ਸ੍ਰੀ ਗੁਰ ਅੰਗਦ ਨਿਕਟ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਗੁਰਸਿੱਖੋ ਸਰੋਤਾ, ਜਦੋਂ ਹੁਣ ਜੋ ਸਵਾਏ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਪਾਸ ਸਿੱਖ ਭਏ ਜੋ ਆਏ, ਜੋ ਹਜ਼ੂਰੀ ਵਿੱਚ ਆ ਕੇ ਸਿੱਖਿਆ ਲੈ ਕੇ ਸਿੱਖ ਹੋਏ, ਕਹੋ ਕਥਾ ਨਿਰਧਾਰ ਕਰ। ਸਿੱਖਾਂ ਦੀ ਨਿਰਣਾ ਕਰਕੇ ਮੈਂ ਕੁਝ ਕਥਾ ਕਹਿਣਾ ਹਾਂ। ਸੁਣੋ ਸੰਤ ਚਿਤ ਲਾਏ ਕਰਕੇ, ਹੇ ਸ਼ਾਂਤ ਚਿਤ ਵਾਲੇ ਗੁਰਮੁਖੋ, ਚਿਤ ਲਾ ਕੇ ਉਹ ਗੁਰਸਿੱਖਾਂ ਦੀ ਕਥਾ ਸੁਣੋ ਤੁਸੀਂ। ਪਈ ਸੇਵਕ ਰਹਿ ਪਾਸ ਇੱਕ ਜੀਵਾ, ਸਰੋਤਾ ਜਨੋ, ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਇੱਕ ਜੀਵਾ ਨਾਮ ਦਾ ਗੁਰਸਿੱਖ ਰਹਿੰਦਾ ਸੀ। ਸੇਵਹਿ ਸਰਦਾ ਧਰੇ ਸਦੀਵਾ, ਹਮੇਸ਼ਾ ਬੜੀ ਸ਼ਰਧਾ ਧਾਰ ਕੇ ਸਤਿਗੁਰੂ ਦੀ ਸੇਵਾ ਕਰਦਾ ਹੁੰਦਾ ਸੀ। ਤਦ ਸੋ ਖਿਚੜੀ ਕਰਕੇ ਤਿਆਰ, ਸੇਵਾ ਕਰਦਾ ਦਹੀਂ ਤਿਆਰ ਕਰ ਲੈਣਾ, ਦਹੀਂ ਦੇ ਨਾਲ ਖਿਚੜੀ ਤਿਆਰ ਕਰ ਲੈਣੀ। ਲਿਆਏ ਅਚਾਵਤ ਅਪਰ ਆਹਾਰ, ਇਸ ਤਰ੍ਹਾਂ ਕਹਿੰਦੇ ਦੁੱਧ ਤੇ ਖਿਚੜੀ ਛਕਾਉਂਦਾ, ਫਿਰ ਹੋਰ ਵੀ ਭੋਜਨ ਛਕਾ ਦਿੰਦਾ ਸਤਿਗੁਰੂ ਜੀ ਨੂੰ। ਇੱਕ ਦਿਨ ਘਟੀ ਚਾਰ ਦਿਨ ਰਹਿਓ, ਇੱਕ ਦਿਨ ਦੀ ਗੱਲ ਹੈ, ਚਾਰ ਘੜੀਆਂ ਦਿਨ ਬਾਕੀ ਰਹਿ ਗਿਆ ਸੀ। ਗੁਰਸੋ ਹਾਥ ਜੋਰ ਬਚ ਕਹਿਓ, ਗੁਰਮ ਭਾਈ ਜੀਵਾ, ਗੁਰਸਿੱਖ ਨੇ ਗੁਰੂ ਅੰਗਦ ਸਾਹਿਬ ਜੀ ਦੇ ਸਾਥ ਹੱਥ ਜੋੜ ਕੇ ਬਚਨ ਕਿਹਾ ਹੈ। ਆਜ ਚਲਤ ਹੈ ਵਾਯੂ ਅੰਧੇਰੀ, ਹੇ ਗੁਰੂ ਅੰਗਦ ਸਾਹਿਬ ਜੀ ਅੱਜ ਤਾਂ ਬੜੀ ਤਿੱਖੀ ਹਨੇਰੀ ਚੱਲ ਰਹੀ ਹੈ। ਹਟ ਹੈ ਨਹੀਂ ਨਿਰਣਾ ਕਰ ਹੇਰੀ, ਨਿਰਣਾ ਕਰਕੇ ਚੰਗੀ ਤਰ੍ਹਾਂ ਵੇਖ ਲਿਆ ਵੀ ਮਹਾਰਾਜ ਨੀਨੇ ਦਿਨੇ ਦਿਨੇ ਹਟਣਾ ਹਨੇਰੀ ਦੇ, ਵੱਡੀ ਨਿਸ਼ਾ ਬੀਤੇ ਹਟ ਜਾਏ। ਉਹ ਤਾਂ ਹੈ ਅਨੁਮਾਨ ਜਾ ਵੀ ਜਦੋਂ ਵੱਡੀ ਹਲਦੀ ਰਾਤ ਬੀਤ ਜਾਊਗੀ, ਫਿਰ ਸ਼ਾਇਦ ਹਨੇਰੀ ਇਹ ਹਟੀ ਜਾਏ, ਬੰਦੀ ਹੋ ਜਾਏ। ਅਬ ਤੋ ਬਹਿਤ ਮਹਾਰਾਜ ਛਾਏ, ਮਹਾਰਾਜ ਤਿੱਖੀ ਹਨੇਰੀ ਚੱਲ ਰਹੀ ਹੈ, ਬੜਾ ਮਿੱਟੀ ਘਟਾ ਛਾ ਰਿਹਾ ਉੱਡ ਰਿਹਾ ਹੈ। ਬਾਕ ਆਪ ਕੇ ਹੋਵੇ ਜਬੈ, ਗੁਰ ਸਾਹਿਬ ਮਹਾਰਾਜ ਜਦੋਂ ਆਪ ਜੀ ਦੇ ਮੁੱਖ ਤੋਂ ਕੋਈ ਬਚਨ ਹੋ ਜਾਣ, ਮਿਟ ਹੈ ਅੰਧੇਰੀ ਰਾਜ ਸੋ ਸਵੈ, ਮਿੱਟੀ ਘਟੇ ਉਡਾ ਰਹੀ ਹਨੇਰੀ ਇਹ ਸਾਰੀ ਹਟ ਜਾਏਗੀ, ਮਿਟ ਜਾਏਗੀ। ਕਰ ਲੈਵੋ ਮੈਂ ਤੁਰਤ ਆਹਾਰਾ, ਵਚਨ ਕਰ ਦਿੱਤਾ ਹਨੇਰੀ ਹਟ ਗਈ, ਮੈਂ ਬੜੀ ਛੇਤੀ ਆਪ ਜੀ ਦੇ ਛਕਣ ਲਈ ਭੋਜਨ ਤਿਆਰ ਕਰ ਲਵਾਂਗਾ। ਤੁਮੇ ਅਚਾਵੋ ਵਿਵਿਧ ਪ੍ਰਕਾਰਾ, ਤਰ੍ਹਾਂ ਤਰ੍ਹਾਂ ਦੇ ਫਿਰ ਭੋਜਨ ਮਹਾਰਾਜ ਆਪ ਜੀ ਨੂੰ ਮੈਂ ਛਕਾ ਦੇਵਾਂਗਾ। ਬਾਹਰੋਂ ਚਲ ਹੈ ਜਥਾ ਅਬ ਅਹੈ। ਗੁਰਦੁਆਰਾ ਜਿਸ ਤਰ੍ਹਾਂ ਹੈਣੀ ਚੱਲ ਰਹੀ ਹੈ, ਫੇਰ ਬਹੁਤ ਸਾਰੀ ਰਾਤ ਚੱਲੀ ਹੀ ਜਾਵੇ। ਸ੍ਰੀ ਅੰਗਦ ਸੁਨ ਤਿਸ ਤੇ ਕਹੈ। ਗੁਰੂ ਸਾਹਿਬ ਮਹਾਰਾਜ ਜੀ ਅਜੀਵੇ ਸਿੱਖ ਤੋਂ ਸੁਣ ਕੇ ਕਹਿਣ ਲੱਗੇ ਹਨ, ਐਸੋ ਨਹੀਂ ਮਨੋਰਥ ਕਰੀ ਹੈ। ਭਾਈ ਜੀਵਾ, ਗੁਰਸਿੱਖੇ ਹੋ ਜਾ ਤਾਂ ਮਨ ਵਿੱਚ ਫੁਰਨਾ ਨਹੀਂ ਕਰਨਾ ਚਾਹੀਦਾ। ਜਿਸ ਤੇ ਮਹਾਂ ਦੋਸ਼ ਸਿਰ ਧਰੀ ਹੈ, ਵਿੱਚ ਇਹੋ ਜਿਹਾ ਫੁਰਨਾ ਕਰਨ ਤੋਂ ਬੜਾ ਭਾਰੀ ਆਪਣੇ ਸਿਰ ਤੇ ਦੋਸ਼ ਧਾਰੀ ਦਾ, ਦੋਸ਼ ਦੋਸ਼ੀ ਬਣੀ ਦਾ। ਪਰਮੇਸ਼ਰ ਜੋ ਵਾਯੂ ਬਹਾਈ, ਗੁਰਸਿੱਖ ਜੀ ਵੇ, ਜਿਹੜੀ ਪਰਮੇਸ਼ਰ ਨੇ ਹਵਾ ਜੀ ਚਲਾਈ ਹੈ, ਤਿੱਖੀ ਹਨੇਰੀ ਚਲਾਈ ਹੈ, ਇਸ ਤੇ ਬਹੁ ਕਾਰਜ ਨਿਭਾਈ। ਤਿੱਖੀ ਹਵਾ ਚੱਲਣ ਨਾਲ ਵੀ ਬੜੇ ਭਾਰੀ ਕੰਮ ਨਿਭ ਰਹੇ ਆ, ਬੜੇ ਕੰਮ ਹੋ ਰਹੇ। ਸਰਤਾ ਪਤਮ ਹੈ ਅਨਕ ਜਹਾਜ਼, ਵੀ ਹਨੇਰੀ ਨਾਲ ਕੀ ਕੰਮ ਹੋ ਰਹੇ ਆ। ਕਹਿੰਦੇ ਸਮੁੰਦਰਾਂ ਦੇ ਵੀ ਜਿਹੜੇ ਕੋਈ ਜਹਾਜ਼ ਹਨ, ਨਰਨ ਹਜ਼ਾਰ ਹੋ ਲਾਦ ਸਮਾਜ, ਲੋਕਾਂ ਨੇ ਸਮੁੰਦਰੀ ਜਹਾਜ਼ਾਂ ਵਿੱਚ ਸਾਜੋ ਸਮਾਨ ਆਪੋ ਆਪਣਾ ਲੱਦਿਆ ਹੋਇਆ ਹੈ। ਬਹੁ ਵਿਵਹਾਰ ਕਰਹਿ ਹਿਤ ਰੋਜੀ, ਹਜ਼ਾਰਾਂ ਲੋਕ ਆਪਣੀ ਰੋਜੀ ਵਾਸਤੇ ਕਹਿੰਦੇ ਤਰ੍ਹਾਂ ਤਰ੍ਹਾਂ ਦਾ ਵਿਵਹਾਰ ਜਾ ਕਰਦੇ। ਦੀਪਨ ਗਮਨ ਹੈ ਲਾਹਾ ਖੋਜੀ, ਲਾਭ ਦੀ ਖੋਜ ਕਰਕੇ ਢੂੰਡ ਕਰਕੇ ਉਹ ਹੋਰ ਜਿਹੜੇ ਕੋਈ ਟਾਪੂ ਹੈ ਨਾ ਸਮੁੰਦਰ ਦੇ ਵਿੱਚ, ਹੋਰ ਖੁਸ਼ਕ ਜਗਾਵਾਂ ਬੰਦਰਗਾਹ, ਉਹਨਾਂ ਦੇ ਵਿੱਚ ਚਲੇ ਜਾਣਗੇ। ਬਹੁਤ ਦਿਵਸ ਕੇ ਟਿਕ ਸੋ ਰਹੇ, ਭਾਵੇਂ ਜਿਹੜੇ ਸਮੁੰਦਰੀ ਜਹਾਜ਼ ਹੈ ਬਹੁਤ ਦਿਨਾਂ ਦੇ ਕਿਨਾਰੇ ਤੇ ਟਿਕ ਰਹੇ ਹੈ। ਅਬ ਚਲਾਏ ਵਾਯੂ ਇਹੋ ਲਹੇ, ਜਿਹੜੇ ਤਿੱਖੀ ਹਨੇਰੀ ਜੀ ਦੇਖ ਕਰਕੇ ਜਾਣ ਕੇ ਉਹ ਸਮੁੰਦਰੀ ਜਹਾਜ਼ਾਂ ਨੂੰ ਹੁਣ ਚਲਾ ਦੇਣਗੇ, ਤੋਰ ਦੇਣਗੇ। ਹਿਤ ਆਹਾਰ ਕੇ ਕਰਹਿ ਕਮਾਈ, ਆਪਣਾ ਭੋਜਨ ਪ੍ਰਸ਼ਾਦੇ ਵਾਸਤੇ ਉਹ ਬਾਹਰ ਜਾ ਕੇ ਕਹਿੰਦੇ ਟਾਪੂਆਂ ਵਿੱਚ ਕਮਾਈ ਕਰਨਗੇ, ਸੌਦਾ ਵੇਚ ਕੇ। ਤਿਸ ਮਿਸ ਦੇਤ ਤੈਨੂੰ ਜਗ ਰਾਈ, ਇਸੇ ਬਹਾਨੇ ਭਾਵ ਹਨੇਰੀ ਚਲਾ ਕੇ ਇਸ ਤਰ੍ਹਾਂ ਸਮੁੰਦਰੀ ਜਹਾਜ਼ਾਂ ਰਾਹੀਂ ਹੋਰ ਟਾਪੂਆਂ ਵਿੱਚ ਲਿਜਾ ਕੇ ਪਰਮੇਸ਼ਰ ਉਹਨਾਂ ਨੂੰ ਇਸੇ ਢੰਗ ਨਾਲ ਰੋਚੀ ਦੇ ਰਿਹਾ ਹੈ। ਧਰਤੀ ਜਹਾਂ ਤਾਂਬਰ ਕੀ ਹੈ, ਦੂਜਾ ਕਾਰਨ ਇਹ ਵੀ ਹੈ ਤਿੱਖੀ ਹਨੇਰੀ ਵਗਣ ਦਾ, ਜਿੱਥੇ ਉਹ ਤਾਂਬੇ ਦੀ ਧਰਤੀ ਹੈ। ਲੱਖ ਬਿਸੀਅਰ ਤਿਸ ਥਲ ਰਹੇ, ਇੱਕ ਨੀ ਦੋ ਨੀ, ਉਹ ਤਾਂਬੇ ਦੀ ਧਰਤੀ ਉੱਪਰ ਲੱਖਾਂ ਜਿਹੜੇ ਜ਼ਹਿਰੀਲੇ ਸੱਪ ਰਹਿੰਦੇ ਹਨ, ਤੇ ਤਸਕਰ ਜੋ ਨਾਮ ਨਾ ਲੇਵੇ ਬਾਦਸ਼ਾਹ ਕੋਟ ਪਚਾਸਾ, ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਆਏ ਵੀ 50 ਕਰੋੜ ਜਿਹੜਾ ਧਰਤੀ ਦਾ ਹੈ ਉਹਦੇ ਵਿੱਚ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਨੀ ਨਾ ਲੈਂਦੇ, ਨਾਮ ਦੁਰਾਏ ਚਲੈ ਸੇ ਚੋਰ, ਉਹਨਾਂ ਦਾ ਫਿਰ ਕਹਿੰਦੇ ਉੱਥੇ ਸਭ ਬਣ ਕੇ ਵਾਸਾ ਹੁੰਦਾ ਹੈ। ਇਸ ਤਰ੍ਹਾਂ ਇੱਥੇ ਕਹਿ ਰਹੇ ਹਨ 1 ਕਰੋੜ ਯੋਜਨ ਜਿਹੜੀ ਧਰਤੀ ਤਾਂਬੇ ਦੀ ਮੰਨੀ ਗਈ ਹੈ, ਸਾਰੀ 49 ਕਰੋੜ ਬਾਕੀ ਹੈ। ਤਿੰਨ ਹਿਤ ਧੂਲ ਜਾਏ ਤਿਸ ਦੇਸ਼, ਤਾਂਬੇ ਦੀ ਧਰਤੀ ਜਿਹੜੇ ਕੋਈ ਉਹ ਸਭ ਪੈ ਜਾਣ ਪਰਮੇਸ਼ਰ ਨੇ ਨਾਮ ਨਹੀਂ ਜਪਦੇ ਤੇ ਉਹ ਉਹਨਾਂ ਨੂੰ ਸਜ਼ਾ ਮਿਲ ਰਹੀ ਹੈ, ਉਹਨਾਂ ਵਾਸਤੇ ਕਹਿੰਦੇ ਜਿਹੜੀ ਮਿੱਟੀ ਘੱਟਾ ਹੁਣ ਉਹ ਜਾ ਰਿਹਾ ਹੈ। ਨਿਜ ਕੁੰਡਲ ਮਹਿਲੇਤ ਅਸ਼ੇਸ਼, ਤਾਂਬੇ ਦੀ ਧਰਤੀ ਵਿੱਚੋਂ ਸੱਪ ਰਹਿ ਰਹੇ ਉਹ ਆਪੋ ਆਪੇ ਕੁੰਡਲ ਦੇ ਵਿੱਚ ਜਿਹੜੀ ਮਿੱਟੀ ਘੱਟਾ ਜਾ ਲੈ ਲੈਣਗੇ, ਸੰਭਾਲ ਲੈਣਗੇ। ਤਿਸ ਕੋ ਖਾਏ ਨਿਬਾਹੈ ਕਾਲ, ਇੱਕ ਮਿੱਟੀਆ ਮੈਂ ਮਿੱਟੀਆ ਖਾਏ, ਜਿਵੇਂ ਇੱਕ ਮਿੱਟੀ ਵਿੱਚ ਹੀ ਰਹਿੰਦੇ ਤੇ ਮਿੱਟੀ ਖਾਂਦੇ, ਆਪੋ ਆਪਣੀ ਸੰਭਾਲ ਲੈਣਗੇ ਉਹ। ਲੱਖਾਂ ਹੀ ਕਹਿੰਦੇ ਉਹ ਭੁੱਖ ਨਾਲ ਵਿਆਕਲ ਹੈਗੇ ਸੱਪ, ਆਪੋ ਆਪਣੀ ਲੇਤ ਸੰਭਾਲ, ਆਪੋ ਆਪਣੀ ਜਿਹੜੀ ਮਿੱਟੀ ਜੀ ਆ ਕੁੰਡਲ ਦੇ ਵਿੱਚ ਸੰਭਾਲ ਲੈਣਗੇ। ਲੱਖ ਹੈ ਛੁਦਾ ਤਰਸੇਈ, ਕਿਉਂਕਿ ਵੀ ਜੀਵਾ ਸਿੱਖ ਇੱਕ ਨੀ ਦੋ ਨੀ ਲੱਖਾਂ ਦੀ ਤਾਦਾਦ ਵਿੱਚ ਛੱਪ ਹੈ ਜੋ ਭੁੱਖ ਨਾਲ ਵਿਆਕਲ ਹੋ ਰਹੇ। ਪ੍ਰਭ ਪਹੁੰਚਾਏ ਪਾਲ ਹੈ ਤੇਰੀ ਜੀ ਵਗਾ ਕੇ ਤੇ ਮਿੱਟੀ ਭੇਜ ਕੇ ਪਰਮੇਸ਼ਰ ਉਹਨਾਂ ਨੂੰ ਪਾਲਿਆ ਇਸ ਬਹਾਨੇ ਨਾਲ। ਇਸ ਤੇ ਆਦਿਕ ਕਾਜ ਵਿਸਾਲ, ਇਸ ਹਨੇਰੀ ਕਰਕੇ ਕਹਿੰਦੇ ਹੋਰ ਅਨੇਕਾਂ ਵੀ ਕੰਮ ਚੱਲ ਰਹੇ। ਕਰਹਿ ਪਰਮੇਸ਼ਰ ਵਾਯੂ ਨਾਲ, ਪਰਮੇਸ਼ਰ ਹਵਾ ਨਾਲ ਹੀ ਕਰ ਕਰਾ ਲੈਂਦਾ ਆ, ਹਵਾ ਚੱਲ ਪੈਂਦੀ ਹੈ, ਮੌਨਸੂਨ ਹੋ ਜਾਂਦਾ ਹੈ, ਫਿਰ ਬਾਰਿਸ਼ ਹੋ ਜਾਂਦੀ ਹੈ, ਦੇਖ ਲਓ ਕੋਈ ਕਦੇ ਖੁਸ਼ਕ ਹਵਾ ਚੱਲਦੀ ਹੈ ਫਿਰ ਖੁਸ਼ਕੀ ਵਰਤ ਜਾਂਦੀ ਹੈ, ਪੂਰਾ ਜਿਹਾ ਵਗ ਜਾਂਦਾ ਤਾਂ ਦੂਜੀ ਬੇਬਾਦੀ ਹੋ ਜਾਂਦੀ ਹੈ, ਹੱਡ ਪੈਰ ਟੁੱਟਣ ਲੱਗ ਜਾਂਦੇ। ਇਸੇ ਤਰ੍ਹਾਂ ਇੱਧਰ ਕੋਈ ਦੱਖਣ ਦੀ ਤਰਫ ਜੀ ਹੋ ਜਾਵੇ ਤੇ ਸਾਰਾ ਘੁਸਮ ਸਾਜਾ ਹੁੰਦਾ, ਕੁਝ ਮਿੱਟੀ ਘੱਟਾ ਜਾ ਉਵੇਂ ਦਿਸਦਾ ਹੈ। ਇਸ ਤਰ੍ਹਾਂ ਇੱਧਰ ਪਹਾੜ ਦੋ ਤਰਫ ਚੱਲੇ ਤੇ ਗਰਮੀ ਵੱਧ ਬੁੱਲ ਜਾਂਦੀ ਹੈ। ਇਸ ਤਰ੍ਹਾਂ ਕਹਿੰਦੇ ਹਵਾ ਨਾਲ ਹੀ ਇਹੋ ਜਿਹੇ ਕੰਮ ਹੋਈ ਜਾਂਦੇ ਹਨ। ਅਬ ਜੇ ਕਹਿ ਕਰ ਪੌਣ ਮਿਟਾਵੈ। ਭਾਈ ਜੀ ਵਾਹਿਗੁਰੂ ਸਿੱਖ ਜੇ ਹੁਣ ਕਹਿ ਕਰਕੇ ਆ ਤਿੱਖੀ ਹਨੇਰੀ ਚੱਲਦੀ ਅਸੀਂ ਹਟਾ ਦੇਈਏ, ਵਿਗ੍ਰਹ ਕਾਜ ਛੁਦਤ ਰਹਿ ਜਾਵੇ, ਬੜਾ ਭਾਰੀ ਕੰਮ ਵਿਗੜ ਜਾਊਗਾ। ਉਹ ਜਿਹੜੇ ਵਿਚਾਰੇ ਸਮੁੰਦਰਾਂ ਵਿੱਚ ਜਹਾਜ਼ਾਂ ਵਿੱਚ ਸਾਜੋ ਰਸਵਾਲ ਦੀ ਬੈਠੇ ਆ ਉਹ ਉੱਥੇ ਮਰ ਜਾਣਗੇ, ਜਿਹੜੇ ਸੱਪ ਹੈ ਉਹਨਾਂ ਨੂੰ ਮਿੱਟੀ ਘੱਟਾ ਨਹੀਂ ਪੁੱਜਣਾ, ਉਹ ਭੁੱਖੇ ਰਹਿ ਜਾਣਗੇ, ਮਰ ਮੁਰ ਜਾਣਗੇ। ਰੱਬ ਸਰ ਬਗਿਆ ਸਫਲ ਕ੍ਰਿਤ ਧਾਰੈ। ਇਸ ਕਰਕੇ ਵੀ ਪਰਮੇਸ਼ਰ ਸਭ ਕੋਈ ਜਾਣਨ ਵਾਲਾ ਸਰਵਗ ਹੈ, ਸਰਵ ਗਿਆਤ ਹੈ, ਜੋ ਕੰਮ ਕਰਦਾ ਉਹ ਸਫਲ ਹੁੰਦਾ, ਉਹਦੇ ਵਿੱਚ ਦੂਜਿਆਂ ਨੂੰ ਬੜਾ ਭਾਰੀ ਲਾਭ ਹੁੰਦਾ, ਫਲ ਮਿਲਦਾ ਹੈ। ਕਿਆ ਅਲ ਪਗਿਆ ਤਰਕਨ ਕਰੈ। ਸਾਡੇ ਵਰਗਾ ਜਿਹੜਾ ਅਲ ਪਗ ਹੈ, ਥੋੜੀ ਬੁੱਧੀ ਵਾਲਾ ਸਮਝ ਵਾਲਾ ਪੁਰਸ਼ ਹੈ, ਪਰਮੇਸ਼ਰ ਦੀ ਕੀਤੀ ਉੱਪਰ ਤਰਕ ਕਰੇ। ਲੱਖਾਂ ਜੀਵਨ ਕੋ ਸੰਤਾਪ। ਲੱਖਾਂ ਜਿਹੜੇ ਕੋਈ ਜੀਵ ਹੈ ਉਹਨਾਂ ਨੂੰ ਜਿਹੜਾ ਕੋਈ ਦੁੱਖ ਹੈ, ਮਿਟਹਿ ਪਾਉਣ ਦੋਸ਼ ਲੈ ਆਪ। ਜੀ ਮੇਟ ਕੇ ਵਜੇ ਕਰਕੇ ਆਪਣੇ ਸਿਰ ਤੇ ਦੋਸ਼ ਲੈ ਲੈ ਬਿਨਾਂ ਵਜਾ ਕਥਾ ਤੋਂ ਹੀ। ਇਹ ਮਨਮੁਖ ਕੀ ਰੀਤ ਪਛਾਣੈ। ਜੀਵੇ ਇਹੋ ਜਿਹੀ ਰੀਤੀ ਹੈ ਤਾਂ ਮਨਮੁਖਾਂ ਦੀ ਪਛਾਣੀ ਜਾਂਦੀ ਹੈ। ਹੁਵਤ ਮਿਟਾਏ ਕੈ ਤਰਕ ਬਖਾਨੈ। ਜੋ ਪਰਮੇਸ਼ਰ ਵੱਲੋਂ ਹੋ ਰਹੇ ਹੁੰਦੀ ਹੈ ਉਹਨੂੰ ਕਿਉਂ ਮੇਟਦੇ ਹੁੰਦੇ ਹੈ, ਤੇ ਜਾਂ ਪਰਮੇਸ਼ਰ ਦੀ ਕਰ ਜੋ ਗੱਲ ਹੋ ਰਹੀ ਉਹਦੇ ਉੱਪਰ ਉਹ ਤਰਕ ਕਰਦੇ ਹੋ, ਜਿੱਤ ਕਰਦੇ, ਇਹ ਵੀ ਕਿਉਂ ਕਰ ਰਿਹਾ, ਜਿਵੇਂ ਜਲਾਲ ਕਰ ਰਿਹਾ ਸੀ। ਉਹ ਸਮੁੰਦਰ ਵਿੱਚ ਬਾਰਿਸ਼ ਪੈ ਰਹੀ ਸੀ, ਕਹਿੰਦੇ ਰੱਬਾ ਤੂੰ ਖੁਦਾ ਅੱਲਾ ਨਿਰਾਲਾ ਹੀ ਹੈ, ਪਾਣੀ ਵਿੱਚ ਪਾਣੀ ਸਿੱਟੀ ਜਾਂਦਾ, ਇੱਥੇ ਕੀ ਲੋੜ ਹੈ, ਬਾਹਰ ਦੇਖੋ ਕਿੰਨਾ ਲੂਹਾਂ ਵਗ ਰਹੀਆਂ, ਕਿੰਨੇ ਜੀਵ ਤਪ ਰਹੇ, ਉੱਥੇ ਪਾ ਜੇ ਘੁੱਟ ਪਾਣੀ ਨਹੀਂ ਪਾਉਣਾ, ਇੱਥੇ ਕੀ ਫਾਇਦਾ ਹੈ। ਇਸ ਤਰ੍ਹਾਂ ਜਹਾਜ਼ ਡੁੱਬ ਰਿਹਾ ਸੀ, ਫੇਰ ਵੀ ਤਰਕ ਕੀਤੀ, ਕਹਿੰਦੇ ਉਹ ਖੁਦਾ ਤੈਨੂੰ ਕੀ ਲੱਭ ਜਾਊਗਾ, ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ, ਡੁੱਬ ਜਾਣਗੇ ਮਰ ਜਾਣਗੇ, ਬਚਾਏ ਨਾ ਉਹ ਬਚ ਗਏ। ਬਾਹਰ ਬਾਰਿਸ਼ ਹੋਣ ਲੱਗੀ ਹੈ, ਜਲਾਲ ਬੜਾ ਖੁਸ਼ ਹੋਇਆ, ਅਤੇ ਜਦੋਂ ਪਰਮੇਸ਼ਰ ਦੇ ਪਿਆਰਿਆਂ ਨਾਲ ਮੇਲ ਹੋਇਆ ਉਹਨਾਂ ਨੇ ਐਸੀਆਂ ਗੱਲਾਂ ਸੁਣ ਕੇ ਕਹਿ ਦਿੱਤਾ, ਕਹਿੰਦੇ ਨਿਕਲ ਜਾ ਮਨਮੁਖਾ ਇੱਥੋਂ। ਇਹ ਕਹਿਣ ਲੱਗਾ ਜੀ ਫਿਰ ਗੁਰਮੁਖ ਕੌਣ ਹੁੰਦੇ, ਕਹਿੰਦੇ ਵੀ ਜਿਹੜੇ ਰੱਬ ਦੀ ਰਜ਼ਾ ਵਿੱਚ ਰਾਜੀ ਰਹਿਣ ਗੁਰਮੁਖ ਹੁੰਦੇ, ਜਿਹੜੇ ਕੀਤੀ ਤੇ ਤਰਕ ਕਰਨ ਜਾਂ ਉਹਨੂੰ ਉਲਟਾਉਣ ਉਹੀ ਮਨਮੁਖ ਹੈ, ਔਰ ਮਨੁੱਖਾਂ ਦੇ ਸਿੰਘ ਥੋੜ੍ਹਾ ਲੱਗੇ ਹੁੰਦੇ। ਫਿਰ ਇਹਨੂੰ ਸਮਝ ਆ ਗਈ ਵੀ ਮੈਂ ਹੀ ਸਭ ਤੋਂ ਵੱਡਾ ਮਨਮੁਖ ਹਾਂ। ਗੁਰੂ ਨਾਨਕ ਸਾਹਿਬ ਦੇ ਆ ਕੇ ਚਰਨੀ ਪੈ ਗਿਆ, ਕਹਿੰਦਾ ਮਰ ਰਸਤੇ ਵਿੱਚ ਤਸੱਲੀ ਹੋ ਗਈ, ਮੈਨੂੰ ਪਤਾ ਚੱਲ ਗਿਆ ਵੀ ਮੈਂ ਗੁਰਮੁਖ ਨਹੀਂ ਹੈ। ਤੁਸੀਂ ਕਹਿੰਦੇ ਸੀ ਨਾ ਗੁਰਮੁਖ ਨਾਦੋਂ ਗੁਰਮੁਖ ਬੇਦੋਂ ਗੁਰਮੁਖ ਰਿਹਾ ਸਵਾਈ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਗੁਰਮੁਖ ਜਿਹੜਾ ਕਿਤੇ ਜਿਹੜਾ ਗੁਰੂ ਦਾ ਨਾਦ ਹੈ ਸ਼ਬਦ ਉਹਦੇ ਵਿੱਚ ਜੁੜਿਆ ਰਹਿੰਦਾ ਹੈ, ਬਾਣੀ ਵਿੱਚ ਪੜ੍ਹਨ ਵਿੱਚ ਜੁੜਿਆ ਰਹਿੰਦਾ ਹੈ, ਕਿਤੇ ਗੁਰਮੁਖ ਬੇਦੋਂ ਜਿਹੜਾ ਵਾਹਿਗੁਰੂ ਦਾ ਗਿਆਨ ਹੈ ਉਹਦੇ ਵਿੱਚ ਲੀਨ ਰਹਿੰਦਾ ਹੈ, ਅਤੇ ਕਰੇ ਨਿਰਵਿਕਲ ਸਮਾਧੀ ਵਿੱਚ ਹੀ ਉਹ ਸਵਾ ਰਹਿੰਦਾ, ਕੋਈ ਹੁਰਨਾ ਨਹੀਂ ਉਹਨੂੰ ਹੁੰਦਾ ਹੈ, ਉਹ ਧੰਨ ਹੈ ਗੁਰਮੁਖ। ਇਸ ਕਰਕੇ ਗੁਰੂ ਅੰਗਦ ਸਾਹਿਬ ਜੀ ਵੀ ਇਸੇ ਭਾਵ ਨਾਲ ਜੀਵੇ ਨੂੰ ਕਹਿ ਰਹੇ ਹੈ, ਜਥਾ ਕਰਹਿ ਪ੍ਰਭ ਭਿਖ ਭਿਖ ਹਰ ਖੰਤੇ। ਗੁਰਮੁਖ ਹੁੰਦੇ ਉਹ ਜੋ ਵਾਹਿਗੁਰੂ ਕਰ ਰਿਹਾ ਨੂੰ ਵੇਖ ਕੇ ਖੁਸ਼ ਹੁੰਦੇ। ਨਹਿ ਤਰਕ ਹੈ ਕਹਿ ਕਹਿ ਨਾ ਮਿਟੰਤੇ। ਪਰਮੇਸ਼ਰ ਦੀ ਕੀਤੀ ਉੱਪਰ ਕੋਈ ਉਹ ਤਰਕ ਹੁਜਤ ਨਹੀਂ ਕਰਦੇ, ਨਾ ਕੋਈ ਮੁੱਖੋਂ ਬਚਨ ਬਾ ਕਹਿ ਕੇ ਉਹਨੂੰ ਹਟਾਉਂਦੇ ਹੀ ਮਿਟ। ਉਹਨਾਂ ਨੂੰ ਬੜਾ ਭਾਰੀ ਸੁਖ ਪ੍ਰਾਪਤ ਹੁੰਦਾ ਹੈ। ਸੰਕਟ ਸਹਿ ਨਾ ਲੋਕਹ ਦੋਏ, ਕਿਸੇ ਲੋਕ ਵਿੱਚ ਵੀ ਚਲੇ ਜਾਣ, ਕਿਸੇ ਲੋਕ ਵਿੱਚ ਵੀ ਕਹਿੰਦੇ ਉਹ ਦੁੱਖ ਨਹੀਂ ਸਹਾਰਦੇ, ਲੋਕ ਪ੍ਰਲੋਕ ਸੁਖੀ ਸਹੇਲੇ ਰਹਿੰਦੇ। ਤੂੰ ਕਰਵੇ ਚਿਤ ਚਹਿਤ ਆਹਾਰੇ, ਜੀਵੇ ਗੁਰਸਿੱਖ ਤੂੰ ਚਿਤ ਵਿੱਚ ਚਾਹੁੰਦਾ ਮੈਂ ਭੋਜਨ ਤਿਆਰ ਕਰ ਲਵਾਂ। ਘਟੀ ਚਾਰ ਕਰ ਲੇਹ ਪਿਛਾਰੇ, ਚਾਰ ਘੜੀਆਂ ਅੱਜ ਤੂੰ ਬਾਅਦ ਵਿੱਚ ਕਰ ਲਈ ਫੇਰ ਕਰ ਲਈ। ਹਟ ਹੈ ਨਾ ਜੇ ਪ੍ਰਭਾਤ ਕਰ ਦੀਜੈ, ਚਾਰ ਘੜੀਆਂ ਤੋਂ ਬਾਅਦ ਮਨਾ ਹਟੀ ਹਵਾ ਸਾਰੀ ਰਾਤ ਚੱਲਦੀ ਰਹੀ, ਸਵੇਰੇ ਭੋਜਨ ਤਿਆਰ ਕਰ ਲਈ। ਧਰੋ ਨਾ ਚਿੰਤਾ ਆਨੰਦ ਕੀਜੈ, ਹਾਏ ਚਿੰਤਾ ਨਾ ਧਾਰ ਵੀ ਮਹਾਰਾਜ ਨੇ ਭੋਜਨ ਨਹੀਂ ਛਕਣਾ, ਭੁੱਖੇ ਰਹਿਣਗੇ। ਤੂੰ ਆਨੰਦ ਕਰ ਪਰਮੇਸ਼ਰ ਦੇ ਭਾਣੇ ਵਿੱਚ, ਰਜਾ ਵਿੱਚ ਰਾਜੀ ਰਹੋ। ਸਤਿਗੁਰ ਆਰ ਪ੍ਰਭ ਜਥਾ ਰਜਾਏ, ਜਿਵੇਂ ਸਤਿਗੁਰੂ ਦੀ ਤੇ ਪਰਮੇਸ਼ਰ ਦੀ ਜਿਵੇਂ ਵੀ ਆਗਿਆ ਹੁੰਦੀ ਰਜਾ ਹੁੰਦੀ ਹੈ, ਤਿਸ ਪਰ ਰਾਜੀ ਰਹਿਣ ਸਦਾ। ਜਿਹੜਾ ਗੁਰੂ ਕਾ ਸਿੱਖ ਹੈ ਉਸਨੂੰ ਕਹਿੰਦੇ ਹਮੇਸ਼ਾ ਰਾਜੀ ਖੁਸ਼ ਰਹਿਣਾ ਚਾਹੀਦਾ ਹੈ। ਮੁਖਿਆ ਧਰਮ ਸਿੱਖੀ ਕੋ ਇਹੀ, ਗੁਰੂ ਨਾਨਕ ਸਾਹਿਬ ਦੀ ਸਿੱਖੀ ਦੇ ਕਹਿੰਦੇ ਮੁੱਖ ਧਰਮ ਇਹੋ ਹੀ ਹਨ ਅਸਲੀ। ਜੋ ਧਾਰ ਹੈ ਸਿੱਖ ਗੁਰੂ ਸਨੇਹੀ, ਜਿਹੜਾ ਇਹਨਾਂ ਧਰਮਾਂ ਨੂੰ ਇਹਨਾਂ ਨਿਯਮਾਂ ਨੂੰ ਧਾਰਨ ਕਰ ਲੈਂਦਾ ਉਹ ਗੁਰੂ ਕਾ ਸਨੇਹੀ ਹੈ, ਪ੍ਰੇਮੀ ਹੈ ਗੁਰੂ ਕਾ ਅਸਲੀ। ਜਿਮ ਪਤ ਵਰਤਾ ਇਸਤਰੀ ਲੱਛਣ, ਜਿਹੜੀ ਪਤਵਰ ਧਰਮ ਵਾਲੀ ਇਸਤਰੀ ਉਹਦੇ ਕੋਈ ਲੱਛਣ ਹੁੰਦੇ, ਚਿੰਨ ਹੁੰਦੇ। ਪਤ ਆਗਿਆ ਮਹਿ ਸੁਖੀ ਵਿਚੱਛਣ, ਲੱਖਣ ਉਹਦਾ ਇਹ ਹੁੰਦਾ ਚਿੰਨ ਹੁੰਦਾ ਵੀ ਪਤੀ ਦੀ ਆਗਿਆ ਦੇ ਵਿੱਚ ਉਹ ਸਿਆਣੀ ਸੁਖੀ ਰਹਿੰਦੀ ਹੈ। ਪ੍ਰਭ ਆਗਿਆ ਮਹਿ ਤਥਾ ਸਜੀਵਾ, ਇਸੇ ਤਰ੍ਹਾਂ ਵੀ ਪ੍ਰਭੂ ਦੀ ਆਗਿਆ ਦੇ ਵਿੱਚ ਹਮੇਸ਼ਾ ਤੂੰ ਵੀ ਰਹੁ ਰਾਜੀ ਬਨ ਗੁਰਮੁਖ ਜੀਵਾ, ਵੀ ਗੁਰਮੁਖ ਜੀਵੇ ਤੂੰ ਕਹਿੰਦੇ ਰਾਜੀ ਖੁਸ਼ੀ ਹੋ ਕੇ, ਰਾਜੀ ਖੁਸ਼ੀ ਹੋ ਕੇ ਬਣ ਕੇ ਰਹਿ। ਜਪ ਤਪ ਵਰਤ ਦਾਨ ਫਲ ਸਾਰੇ, ਗੁਰਮੁਖ ਬਣ ਕੇ ਹੇ ਜੀਵੇ ਤੂੰ ਰਾਜੀ ਖੁਸ਼ ਰਹੋ। ਇਸੇ ਤਰ੍ਹਾਂ ਜਿਹੜਾ ਕੋਈ ਜਵਾਨ ਨਾਲ ਕੋਈ ਜਪ ਕਰਨਾ, ਸਰੀਰ ਨਾਲ ਔਖੇ ਹੋ ਕੇ ਤਪ ਕਰਨਾ, ਹੋਰ ਵਰਤ ਰੱਖਣੀ ਹੈ, ਦਾਨ ਕਰਨਾ ਹੈ, ਹੋਰ ਜਿਹੜੇ ਕੋਈ ਸਾਰੇ ਹਨ ਫਲ, ਇਸ ਤੇ ਪ੍ਰਾਪਤ ਹੋਏ ਸੁਖਾਰੇ। ਕੋਈ ਪਰਮੇਸ਼ਰ ਦੀ ਆਗਿਆ ਵਿੱਚ ਚੱਲੇ, ਉਹਦੇ ਕੀਤੀ ਤੇ ਤਰਕ ਨਾ ਕਰੇ, ਉਹਨੂੰ ਸਾਰੇ ਕਹਿੰਦੇ ਜਪ ਕਰਨ ਦੇ, ਤਪ ਕਰਨ ਦੇ, ਵਰਦਾਨ ਰੱਖਣ ਦੇ ਫਲ ਪ੍ਰਾਪਤ ਹੋ ਜਾਂਦੇ। ਸਿਮਰਹੋ ਸਤ ਨਾਮ ਕਰ ਪ੍ਰੀਤ, ਇਸ ਕਰਕੇ ਭਾਈ ਜੀਵਾ ਪ੍ਰੀਤੀ ਕਰਕੇ ਸਤਨਾਮ ਵਾਹਿਗੁਰੂ ਤੂੰ ਸਿਮਰ। ਤਿਆਗਹੁ ਤਨ ਹੰਤਾ ਇਮਰੀਤ ਨੀਤ, ਇਸ ਤਰ੍ਹਾਂ ਹਮੇਸ਼ਾ ਜਿਹੜੀ ਸਰੀਰ ਦੀ ਹੰਗਤਾ ਹੈ ਵੀ ਮੈਂ ਸਰੀਰ ਰੂਪ ਇਹਨੂੰ ਛੱਡਦੇ, ਸਰੀਰ ਨੂੰ ਮਿੱਥਿਆ ਨੀਚੇ ਕਰ। ਬ੍ਰਹਮ ਗਿਆਨ ਤਬ ਪਾਏ ਸੁਖੇਨ, ਸੁਖਿਆ ਹੀ ਕਹਿੰਦੇ ਜਿਹੜਾ ਬ੍ਰਹਮ ਦਾ ਗਿਆਨ ਉਹ ਪਾ ਲਵੇਗਾ। ਜਨਮ ਮਰਨ ਪੁਨ ਬਨਹਿ ਕਦੇ ਨਾ, ਤੂੰ ਬ੍ਰਹਮ ਗਿਆਨ ਪਾ ਲਿਆ ਤੇ ਫਿਰ ਜੰਮਣਾ ਤੇ ਮਰਨਾ ਇਹ ਕਦੇ ਵੀ ਤੈਨੂੰ ਬਣੇਗਾ, ਜਨਮ ਮਰਨ ਵਿੱਚ ਤੂੰ ਆਵੇਂਗਾ ਹੀ ਨਹੀਂ। ਸੁਣ ਜੀਵੇ ਤਬ ਬੰਧਨ ਕਰੀ, ਗੁਰੂ ਮਹਾਰਾਜ ਤੋਂ ਸਿੱਖਿਆ ਸੁਣ ਕੇ ਤੋਂ ਭਾਈ ਜੀਵਾ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਨਮਸ਼ ਕਾਰ ਕੀਤੀ। ਸਤਿਗੁਰ ਸਿੱਖ ਭਲੀ ਉਰ ਧਰੀ, ਜੋ ਸਤਿਗੁਰੂ ਅੰਗਦ ਸਾਹਿਬ ਜੀ ਨੇ ਸਿੱਖਿਆ ਦਿੱਤੀ ਸੀ ਉਹ ਚੰਗੀ ਜਾਣ ਕੇ ਹਿਰਦੇ ਵਿੱਚ ਧਾਰ ਲਈ। ਕੋ ਇੱਕ ਦਿਨ ਮਹਿ ਗਿਆਨੀ ਹੋਵਾ, ਇਸ ਕਰਕੇ ਕੁਝ ਕੁ ਦਿਨਾਂ ਦੇ ਵਿੱਚ ਹੀ ਇਹ ਬ੍ਰਹਮ ਗਿਆਨੀ ਹੋ ਗਿਆ ਹੈ। ਇੱਕੋ ਰੂਪ ਸਰਬ ਮਹਿ ਜੋਵਾ, ਬ੍ਰਹਮ ਗਿਆਨੀ ਹੋ ਗਿਆ ਸਾਰਿਆਂ ਦੇ ਵਿੱਚ ਇੱਕ ਵਾਹਿਗੁਰੂ ਨੂੰ ਕਹਿੰਦੇ ਵੇਖ ਰਿਹਾ ਤੱਕ ਰਿਹਾ ਹੈ, ਬ੍ਰਹਮ ਦੀ ਬ੍ਰਹਮ ਸੁਣੀਐ ਇੱਕ ਇੱਕ ਬਖਾਣੀ ਆਤਮ ਪਸਾਰਾ ਕਰਨ ਹਾਰਾ ਪ੍ਰਭ ਬਿਨਾ ਨਹੀਂ ਜਾਣੀ, ਐਸੀ ਦ੍ਰਿਸ਼ਟੀ ਖੁੱਲ ਗਈ ਹੈ। ਜੀਵਤ ਰਹਿਓ ਕਰੀ ਗੁਰ ਸੇਵਾ, ਜਿੰਨਾ ਚਿਰ ਸੰਸਾਰ ਦੇ ਵਿੱਚ ਰਹਿੰਦਾ ਰਿਹਾ ਉਹਨਾਂ ਚਿਰ ਗੁਰੂ ਅੰਗਦ ਸਾਹਿਬ ਜੀ ਨੇ ਸੇਵਾ ਹੀ ਰੱਜ ਕੇ ਕੀਤੀ। ਤਨ ਤਜ ਲੈ ਹੋਏ ਬ੍ਰਹਮ ਅਭੇਵਾ, ਅੰਤ ਦਾ ਸਮਾਂ ਹੋਇਆ ਸਰੀਰ ਨੂੰ ਛੱਡ ਕੇ ਜਿਹੜਾ ਬ੍ਰਹਮ ਹੈ ਪਰਮੇਸ਼ੁਰ ਉਹਦੇ ਵਿੱਚ ਅਭੇਦ ਹੋ ਗਿਆ, ਇੱਕ ਮਿੱਕ ਹੋ ਗਿਆ। ਗੁੱਜਰ ਨਾਮ ਸੋ ਜਾਤ ਲੁਹਾਰ। ਇਸੇ ਤਰ੍ਹਾਂ ਕਹਿੰਦੇ ਗੁੱਜਰ ਨਾਮ ਦਾ ਕੋਈ ਪੁਰਸ਼ ਜਾਤੀ ਜਿਸ ਦੀ ਲੁਹਾਰ ਹੈ ਸੀ, ਲੋਹਾ ਕੁੱਟਣ ਵਾਲਾ ਸੀ। ਚੱਲ ਆਇਓ ਗੁਰ ਕੇ ਦਰਬਾਰ। ਇਹ ਗੁੱਜਰ ਨਾਮ ਦਾ ਲੁਹਾਰ ਚੱਲਦਾ ਚਲਾਉਂਦਾ ਹੈ, ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਹੀ ਆ ਪਹੁੰਚਿਆ ਹੈ। ਬੰਦਨ ਕਰ ਬੈਠਿਓ ਗੁਰ ਪਾਸ। ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਨਮਸਕਾਰ ਕਰਕੇ ਹੱਥ ਜੋੜ ਕੇ ਪਾਸ ਬਹਿ ਗਿਆ ਹੈ। ਦਰਸ਼ਨ ਦੇਖ ਕਰੀ ਅਰਦਾਸ। ਗੁਰੂ ਮਹਾਰਾਜ ਦੇ ਖੁੱਲੇ ਡੁੱਲੇ ਦਰਸ਼ਨ ਦੇਖ ਕੇ ਫਿਰ ਇਸਨੇ ਅਰਦਾਸ ਬੇਨਤੀ ਕੀਤੀ ਹੈ। ਸੁਣੋ ਗੁਰੂ ਜੀ ਹੇਤ ਆਹਾਰ। ਗੁਰੂ ਅੰਗਦ ਸਾਹਿਬ ਸਤਿਗੁਰੂ ਜੀ ਸੁਣੋ, ਮਹਾਰਾਜ ਘਰ ਦਾ ਪਰਿਵਾਰ ਦਾ ਭੋਜਨ ਪ੍ਰਸ਼ਾਦ ਦੇ ਵਾਸਤੇ ਦਿਨ ਸਗਰੇ ਹਮ ਠਾਨਹਿ ਕਾਰ। ਸਾਰਾ ਸਾਰਾ ਦਿਹਾੜੀ ਅਸੀਂ ਕੰਮ ਕਾਰ ਕਰਦੇ ਰਹੇ, ਲੋਹਾ ਕੁੱਟੀ ਜਾਂਦੇ ਹਾਂ ਪਰਿਵਾਰ ਦਾ ਭੋਜਨ ਪ੍ਰਬੰਧ ਕਰਨ ਲਈ। ਫਸੇ ਗ੍ਰਸਤ ਪਾਏ ਨਾ ਅਵਕਾਸ਼। ਮਾਰਾ ਮਾਰਾ ਗ੍ਰਸਤ ਵਿੱਚ ਇਹੋ ਜਿਹੇ ਫਸੇ ਆ, ਕੋਈ ਸਮਾਂ ਮੌਕਾ ਹੀ ਨਹੀਂ ਪਾਉਂਦੇ ਆ। ਸੇਵਾ ਕਰਹਿ ਰਹਿ ਤੁਮ ਪਾਸ। ਇਸ ਕਰਕੇ ਤੁਹਾਡੇ ਕੋਲ ਰਹਿ ਕੇ ਮਾਰਾ ਸੇਵਾ ਥੋੜੀ ਬਹੁਤੀ ਕਰ ਸਕੀਏ, ਮੌਕਾ ਹੀ ਨਹੀਂ ਲੱਗਦਾ ਹੈ। ਹਮਰੋ ਭੀ ਕਿਮ ਹੋਏ ਕਲਿਆਣ। ਸਾਡਾ ਵੀ ਇਸ ਤਰ੍ਹਾਂ ਕਿਵੇਂ ਨਾ ਕਿਵੇਂ ਕਲਿਆਣ ਹੋ ਜਾਏਗਾ, ਭਲਾ ਹੋ ਜਾਏਗਾ। ਜਨਮ ਮਰਨ ਦਾ ਬੰਧਨ ਹਾਨ। ਜਨਮ ਮਰਨ ਦੇਣ ਵਾਲੇ ਬੰਧਨ ਮੋਹ ਮਮਤਾ ਇਹ ਨਾਸ ਹੋ ਸਕਦੇ ਸਾਡੇ। ਸੁਣ ਸਤਿਗੁਰ ਕੀਨਸ ਉਪਦੇਸ਼। ਇਹ ਗੁੱਜਰ ਲੁਹਾਰ ਤੋਂ ਸੁਣ ਕੇ ਸਤਿਗੁਰੂ ਜੀ ਨੇ ਇਹਨੂੰ ਉਪਦੇਸ਼ ਦੇਣਾ ਕੀਤਾ ਹੈ। ਇੱਕ ਚਿੱਤ ਜਪ ਜੀ ਪਠੋ ਹਮੇਸ਼। ਮਹਾਰਾਜ ਕਹਿੰਦੇ ਵੀ ਠੀਕ ਹੈ, ਵੀ ਘਰੇ ਰਹਿ ਕੇ ਕੰਮ ਕਾਰ ਕਰਦਾ ਲੋਹਾ ਕੁੱਟਦਾ, ਤੂੰ ਇੱਕ ਚਿੱਤ ਹੋ ਕੇ ਜਪ ਜੀ ਸਾਹਿਬ ਦੇ ਪਾਠ ਕਰੀ ਚੱਲਿਆ। ਜੇ ਤਿਕ ਵਾਰ ਪਠਿਓ ਨਿਤ ਜਾਏ। ਸਾਰੀ ਦਿਹਾੜੀ ਵਿੱਚ ਜਿੰਨੇ ਕੁ ਵਾਰੀ ਤੇ ਜਪ ਜੀ ਸਾਹਿਬ ਪੜਿਆ ਜਾਵੇ, ਪਾਠ ਕੀਤੇ ਜਾਣ, ਪਠਤ ਰਹੋ ਦੀਰਘ ਫਲ ਪਾਏ। ਕੰਮ ਕਾਰ ਕਰਦਾ ਤੂੰ ਜਪ ਜੀ ਸਾਹਿਬ ਦੇ ਪਾਠ ਪੜ੍ਹਦਾ ਰਿਹਾ, ਪਾਠ ਕਰਦਾ ਰਿਹਾ ਕਰ, ਬੇਨਤੀ ਫਲ ਪਾ ਰਹੇਗਾ। ਵੇਖੋ ਗਰੀਬ ਕਾਜ ਕਰ ਦੀਜੇ। ਤੇਰੇ ਕੋਲ ਕੋਈ ਗਰੀਬ ਆਇਆ ਹੋ ਜਾ ਜਾਏ, ਉਹਦਾ ਵੇਖ ਕੇ ਤੂੰ ਕੰਮ ਕਹਿੰਦੇ ਕਰ ਦਿਆ ਕਰ। ਨਹਿ ਤਿਸ ਨਿਕਟ ਮਜ਼ੂਰੀ ਲੀਜੇ। ਉਹ ਗਰੀਬ ਦੇ ਪਾਸੋਂ ਵੀ ਕੰਮ ਕਰਨ ਤੋਂ ਬਾਅਦ ਉਹਦੀ ਜਿਹੜੀ ਕੰਮ ਦੀ ਮਜ਼ਦੂਰੀ ਹੈ, ਜੋ ਕੰਮ ਦਾ ਬਣਦਾ ਉਹਨੂੰ ਤੂੰ ਦਿਆ ਕਰ, ਮੁਫ਼ਤ ਕੰਮ ਕਰ ਲਿਆ ਕਰ ਗਰੀਬ ਦਾ। ਜਪਜੀ ਅਰਥ ਵਿਚਾਰਨ ਕਰੋ। ਇਸੇ ਤਰ੍ਹਾਂ ਜਪਜੀ ਪੜ੍ਹਦਾ ਹੋਇਆ ਜਪਜੀ ਵਿੱਚ ਗੁਰੂ ਨਾਨਕ ਸਾਹਿਬ ਜੀ ਕੀ ਕਹਿ ਰਹੇ ਹੋ, ਜਪਜੀ ਦੇ ਅਰਥਾਂ ਦੀ ਵਿਚਾਰ ਵੀ ਤੂੰ ਕਰਦਾ ਰਿਹਾ। ਸਵਾਸ ਸਵਾਸ ਅੰਤਰ ਨਿਤ ਧਰੋ। ਇਸ ਤਰ੍ਹਾਂ ਕਹਿੰਦੇ ਆਉਂਦੇ ਜਾਂਦੇ ਸਵਾਸ ਆਪਣੇ ਹਿਰਦੇ ਅੰਦਰ ਹੀ ਉਹ ਜਿਹੜੇ ਅਰਥ ਉਹਨਾਂ ਨੂੰ ਧਾਰਨ ਕਰ, ਹਿਰਦੇ ਵਿੱਚ ਵਸਾਓ ਗੁਰੂ ਕੇ ਵਾਕਾਂ ਨੂੰ ਉਪਦੇਸ਼ਾਂ ਨੂੰ ਅਰਥਾਂ ਰਾਹੀਂ। ਗੁਰੂ ਨਿਮਿਤ ਕਰਹੋ ਜੁਤ ਪ੍ਰੀਤ। ਇਸ ਤਰ੍ਹਾਂ ਗੁਰੂ ਦੇ ਪ੍ਰਸੰਨਤਾ ਵਾਸਤੇ ਬੜੀ ਪ੍ਰੀਤੀ ਸਹਿਤ ਤੂੰ ਕਰਿਆ ਕਰ। ਦਇਆ ਕਰਹੋ ਦੀਨਨ ਪਰ ਨੀਤ। ਗਰੀਬ ਲੋਕ ਆਏ ਨਵਾਣੇ ਉਮਰ ਪਰ ਤੂੰ ਦਇਆ ਕਰਕੇ ਰਹਿਮ ਕਰਿਆ ਕਰ, ਤੇ ਜਪ ਜੀ ਦੇ ਪਾਠ ਹਮੇਸ਼ਾ ਕਰੀ ਚੱਲਿਆ ਕਰ। ਜੋ ਆਪਣੀ ਕਛ ਕਰਹੋ ਕਮਾਈ। ਜਿਹੜੀ ਵੀ ਆਪਣੀ ਤੂੰ ਕੋਈ ਨੇਕ ਕਮਾਈ ਕਰੇ, ਧਰਮ ਦੀ ਕਿਰਤ ਕਰੇ। ਗੁਰਹਿਤ ਦੇਹੋ ਦਸਵੰਦ ਬਣਾਈ। ਗੁਰੂ ਵਾਸਤੇ ਗੁਰੂ ਦੇ ਨਿਮਿਤ ਗੁਰੂ ਦੀ ਪ੍ਰਸੰਨਤਾ ਵਾਸਤੇ ਉਹਦੇ ਵਿੱਚੋਂ ਥੋੜਾ ਬਹੁਤਾ ਵੀ ਤੂੰ ਦਸਵੰਧ ਬਣਾ ਸਵਾਰ ਕੇ ਕੱਢ ਦਿਆ ਕਰ, ਦੇ ਦਿਆ ਕਰ ਧਰਮ ਸਥਾਨ ਤੇ। ਸਾਧਕ ਸਿੱਖ ਆਏ ਜੋ ਡੇਰੇ। ਸਾਧਨਾ ਕਰਨ ਵਾਲਾ ਸਾਧਕ ਹੋਰ ਸਿੱਖੀ ਜਿਹੜੀ ਸਿੱਖੀ ਧਾਰਨ ਵਾਲਾ ਸਿੱਖ ਹੈ, ਜੇ ਕੋਈ ਤੇਰੇ ਡੇਰੇ ਤੇ ਥਾਂ ਟਿਕਾਣੇ ਆ ਜਾਏ, ਪੰਜਣੀ ਘਰ ਆ ਜਾਵੇ। ਕਰਹੋ ਸੇਵ ਧਰ ਪ੍ਰੇਮ ਕਨੇਰੇ। ਵਾਹਿ ਕਹੇ ਦੀ ਬੜੀ ਪ੍ਰੇਮ ਧਾਰ ਕੇ ਤੂੰ ਸੇਵਾ ਕਰਿਆ ਕਰ। ਸੁਣ ਉਪਦੇਸ਼ ਹਿਰਦੇ ਤਿੰਨ ਧਾਰਾ। ਵਾਹਿ ਗੁੱਜਰ ਨਾਮ ਲੁਹਾਰ ਨੇ ਸੁਣ ਕੇ ਉਪਦੇਸ਼ ਹਿਰਦੇ ਵਿੱਚ ਧਾਰ ਲਿਆ, ਹਿਰਦੇ ਵਿੱਚ ਵਸਾ ਲਿਆ ਹੈ। ਜਿਮ ਗੁਰ ਕਹਿਓ ਕਰਹੋ ਤਿਮਕਾਰਾ। ਗੁਰੂ ਮਹਾਰਾਜ ਨੇ ਕਿਹਾ ਸੀ ਉਵੇਂ ਇਹ ਕੰਮ ਕਰਨ ਲੱਗਿਆ, ਜਪ ਜੀ ਦੇ ਬਹੁਤੇ ਪਾਠ ਕਰਨ ਲੱਗਿਆ, ਗਰੀਬ ਦੇ ਕੰਮ ਮੁਫ਼ਤ ਕਰਨ ਲੱਗਿਆ, ਧਰਮ ਦੀ ਕਿਰਤ ਕਰਕੇ ਉਹਦੇ ਵਿੱਚੋਂ ਦਸਵਾਂ ਦਸੌਂਧ ਕਮਾਈ ਵਿੱਚੋਂ ਕੱਢ ਕੇ ਸਤਿਗੁਰੂ ਦੇ ਲੇਖੇ ਲਾਉਣ ਲੱਗਿਆ। ਹੁਣ ਇੱਥੇ ਜਪਜੀ ਸਾਹਿਬ ਦੇ ਵੀ ਪਾਠ ਤੋਂ ਕਰੀ ਚੱਲਿਆ ਕਰ ਸਪਸ਼ਟ ਆ ਗਿਆ ਹੈ। ਅੱਗੇ ਕਹਿੰਦੇ ਪੜ੍ਹਨ ਦਾ ਕੀ ਫਾਇਦਾ ਜੀ, ਵਾਰ ਵਾਰ ਬਾਣੀ ਦਾ ਬਾਣੀ ਤੇ ਬਸ ਜਿਹੜਾ ਕੋਈ ਸਿਧਾਂਤ ਹੈ ਉਹਦਾ ਭਾਵ ਅਰਥ ਉਹ ਮਨ ਵਿੱਚ ਵਸਾਉਣਾ ਕਰੀਦਾ, ਐਵੇਂ ਤੋਤਾ ਰੱਟੀ ਕਰਨ ਦਾ ਕੀ ਫਾਇਦਾ ਹੈ। ਇਹ ਬਾਣੀ ਕੋਈ ਤੋਤਾ ਰੱਟੀ ਹੈ, ਇੱਕ ਕਵਿਤਾ ਥੋੜੋ ਹੈ, ਤਾਂ ਤੁਰਕੀ ਬਾਣੀ, ਸੱਚ ਕੀ ਬਾਣੀ, ਅਕਾਲ ਗੋ ਬਾਣੀ ਹੈ। ਪਰਮੇਸ਼ਰ ਦੇ ਬਚਨ ਪੜ੍ਹਨ ਸੁਣਨ ਨਾਲ ਤਾਂ ਲਾਭ ਹੋਣਾ, ਕੋਈ ਮਨੁੱਖ ਦੀਆਂ ਗੱਲਾਂ ਨਾਲ ਜਕੜਾਂ ਨਾਲ ਤਾਂ ਨਹੀਂ ਹੁੰਦਾ, ਠੀਕ ਗੱਲ ਹੈ। ਪਰ ਬਾਣੀ ਤਾਂ ਗੁਰੂ ਕੀ ਬਾਣੀ, ਬਾਣੀ ਆ ਸਿਰ ਬਾਣੀ ਹੈ, ਵਿੱਚ ਬਾਣੀ ਅੰਮ੍ਰਿਤ ਸਾਰੇ ਹੈ। ਇਹ ਤਾਂ ਕੋਈ ਗਾਵੈ ਕੋਸਣਾ ਕੋਚਰ ਸੁਣਾਵੈ, ਜਨਮ ਜਨਮ ਕੀ ਮਲਤੁਰ ਮਰਚਿੰਦੇ ਆ ਫਾਵੈ, ਆਵਣ ਜਾਣਾ ਮਿਟੀਏ ਹਰ ਕੇ ਗੁਣ ਗਾਵੈ, ਆਪ ਤਰੈ ਸੰਗੀਤ ਰਾਹੇ ਸਭ ਕੁਟੰਬ ਤਰਾਵੈ। ਐਸਾ ਫਲ ਲਿਖਿਆ ਸੁਣਤੇ ਪਨੀਰ ਕਹਿਤੇ ਪਿਤ ਸਤਿਗੁਰ ਰਹਿਆ ਪ੍ਰਭਾਵ ਪਰ ਪੂਰੇ। ਇਸ ਤਰ੍ਹਾਂ ਦੁੱਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਲਿਖਿਆ ਪਿਆ, ਵੀ ਇਹਦੇ ਉੱਤਰ ਜਾਂਦੇ ਹੈ। ਇਹ ਤਾਂ ਆਇਓ ਪੜ੍ਹਨ ਸੁਣ ਕੋ ਬਾਣੀ ਹੈ, ਇਹ ਆਇਆ ਹੀ ਜਿਹੜਾ ਜੀਵ ਹੈ ਵਾਹਿਗੁਰੂ ਦੀ ਗੁਰਬਾਣੀ ਨੂੰ ਕੌਣ ਪੜ੍ਹਨ ਸੁਣਨ ਲਈ ਹੈ। ਕੋਈ ਕਹਿੰਦੇ ਨਹੀਂ ਬਾਣੀ ਗਾਉਣੀ ਤਾਂ ਚਾਹੀਦੀ, ਕੀਰਤਨ ਤਾਂ ਚਰਨ ਪੜ੍ਹਨ ਦੀ ਨਹੀਂ ਕੋਈ ਲੋੜ। ਆ ਕਿੱਡਾ ਭੁਲੇਖਾ ਲੋਕਾਂ ਨੂੰ ਪਾਉਂਦੇ, ਪੜ੍ਹਨ ਦੀ ਨਹੀਂ ਕੋਈ ਲੋੜ, ਗਾਉਣੀ ਚਾਹੀਦੀ ਹੈ। ਮਹਾਰਾਜ ਨੇ ਕਿਹਾ ਵੀ ਆਇਓ ਪੜ੍ਹਨ ਸੁਣ ਕੋ ਬਾਣੀ, ਇਹਦਾ ਕੀ ਕਰਾਂਗੇ। ਸੁਣਨ ਵਾਸਤੇ ਵੀ ਬਾਣੀ ਹੈ ਅਤੇ ਪੜ੍ਹਨ ਵਾਸਤੇ ਵੀ। ਚਲੋ ਇੱਕ ਗੱਲ ਆਪਾਂ ਮੰਨ ਲਈਏ ਵੀ ਕੀਰਤਨ ਕਰਨਾ ਚਾਹੀਦਾ, ਬਾਣੀ ਗਾਉਣੀ, ਚਲੋ ਤੁਸੀਂ ਗਾਓ, ਕਾਹਦੇ ਨਾਲ ਪੜ੍ਹ ਕੇ ਗਾਓ, ਮੂੰਹ ਤਾਂ ਬੋਲੂਗਾ ਨਾ, ਮੁੱਖੋਂ ਜਿਹੜਾ ਉੱਚੀ ਉੱਚੀ ਬੋਲਣਾ ਇਹੀ ਪੜ੍ਹਨਾ ਹੈ, ਉਹ ਸੰਗੀਤ ਵਿੱਚ ਪੜ੍ਹ ਰਿਹਾ ਹੈ, ਜੋ ਸਿੱਧਾ ਕੋਈ ਪੜ੍ਹ ਰਿਹਾ ਹੈ। ਇਸ ਕਰਕੇ ਆਇਓ ਪੜ੍ਹਨ ਸੁਣ ਕੋ ਬਾਣੀ, ਇਹ ਜਿੰਨੀ ਵੱਧ ਤੋਂ ਵੱਧ ਪੜ੍ਹਨੀ ਚਾਹੀਏ ਬਾਣੀ। ਅਜੋਕੇ ਸਮੇਂ ਵਿੱਚ ਜਿਹੜੇ ਅਟੁਚਰੀ ਲੋਕ ਕਹਿੰਦੇ ਬਾਣੀ ਪੜ੍ਹਨ ਦਾ ਕੋਈ ਫਾਇਦਾ ਨਹੀਂ, ਬਾਣੀ ਦਾ ਸਿਧਾਂਤ ਇਹਦੇ ਵਿੱਚ ਵਸਾਉਣਾ ਚਾਹੀਦਾ ਹੈ। ਜੇ ਅਸੀਂ ਵਾਰ ਵਾਰ ਪੜ੍ਹਾਂਗੇ ਫਿਰ ਹੀ ਸਮਝ ਪਊ, ਫਿਰ ਹੀ ਉਹਦੇ ਸਿਧਾਂਤ ਨੂੰ ਇਹਦੇ ਵਿੱਚ ਅਸੀਂ ਵਸਾਵਾਂਗੇ। ਜੇ ਪੜ੍ਹਾਂਗੇ ਸਿਧਾਂਤ ਦਾ ਕਿਵੇਂ ਉਸਦਾ ਚੱਲੇਗਾ ਵੀ ਬਾਣੀ ਕੀ ਕਹਿੰਦੀ ਹੈ। ਇਸ ਕਰਕੇ ਪੜ੍ਹੇ ਤੋਂ ਹੀ ਸਾਰਾ ਕੁਝ ਪਤਾ ਚੱਲਣਾ ਹੈ। ਪੜ੍ਹਨ ਤੋਂ ਬਿਨਾਂ ਤਾਂ ਮਨੁੱਖ ਕੁਝ ਵੀ ਨਹੀਂ ਬਣ ਸਕਦਾ ਹੈ। ਆ ਜਿੰਨੇ ਵਕੀਲ ਬਣੇ ਬੈਠੇ ਆ, ਜੱਜ ਬਣੇ ਬੈਠੇ ਆ, ਹੈਡ ਮਾਸਟਰ ਹੈ, ਪ੍ਰਿੰਸੀਪਲ ਹੈ, ਪ੍ਰੋਫੈਸਰ ਹੈ, ਪੜ੍ਹ ਪੜ੍ਹ ਕੇ ਬਣੇ ਹੈ। ਜੇ ਇਹਨਾਂ ਨੂੰ ਕਹੀਏ ਵੀ ਨਾ ਬਈ ਤੁਸੀਂ ਨਾ ਪੜ੍ਹੋ, ਬਸ ਜਿਹੜਾ ਕੋਈ ਲਿਖਿਆ ਉਹਦੇ ਸਿਧਾਂਤ ਤੇ ਪਹਿਰਾ ਦਿਓ, ਉਹ ਕਹੂੰਗਾ ਮੂਰਖਾ, ਪੜ੍ਹੇ ਤੋਂ ਬਿਨਾਂ ਕੁਝ ਨਹੀਂ ਹੁੰਦਾ। ਪੜ੍ਹਨਾ ਤਾਂ ਪਹਿਰਾ ਹੀ ਹੈ, ਪੜ੍ਹੇ ਤੋਂ ਵਗੈਰਾ ਤਾਂ ਪਤਾ ਹੀ ਨਹੀਂ ਲੱਗਣਾ ਵੀ ਇਹ ਪੁਸਤਕ ਵਿੱਚ ਕੀ ਲਿਖਿਆ ਹੈ। ਜਦੋਂ ਪੜ੍ਹਾਂਗੇ ਮਨ ਚਿੱਤ ਲਾ ਕੇ ਧਿਆਨ ਦੇ ਕੇ, ਫਿਰ ਪਤਾ ਚੱਲੂ ਵੀ ਇਹਦੇ ਵਿੱਚ ਆਹ ਕੁਝ ਲਿਖਿਆ ਹੈ। ਫਿਰ ਉਹਦੇ ਵਿੱਚੋਂ ਜਿਹੜਾ ਕੋਈ ਚੰਗਾ ਹੈ ਉਹ ਅਸੀਂ ਗ੍ਰਹਿਣ ਕਰਾਂਗੇ, ਜ਼ਿਹਨ ਵਿੱਚ ਲਿਆਵਾਂਗੇ, ਫਿਰ ਸਾਡਾ ਇਮਤਿਹਾਨ ਹੋ ਜਾਊਗਾ। ਜਦੋਂ ਉਹ ਅਸੀਂ ਜ਼ਿਹਨ ਵਿੱਚ ਧਾਰਿਆ ਹੋਇਆ, ਪੜ੍ਹ ਕੇ ਵਸਾਇਆ ਹੋਇਆ, ਅੱਗੇ ਫਟਾਫਟ ਦੱਸ ਦੇਣਾ, ਸਾਡੇ ਨੰਬਰ ਬਣ ਜਾਣੇ। ਇਸ ਤਰ੍ਹਾਂ ਗੁਰਬਾਣੀ ਅਸੀਂ ਵਾਰ ਵਾਰ ਪੜ੍ਹੀ ਜਾਵਾਂਗੇ, ਇਹਦਾ ਸਿਧਾਂਤ ਸਾਡੇ ਅੰਦਰ ਚਲਾ ਜਾਏਗਾ, ਫਿਰ ਇਹ ਧਿਆਨ ਵਿੱਚ ਅਸੀਂ ਪਾਸ ਹੋ ਜਾਵਾਂਗੇ, ਬਾਣੀ ਪੜ੍ਹ ਕੇ ਹੋਵਾਂਗੇ। ਬਿਨਾਂ ਪੜ੍ਹੇ ਪੜ੍ਹਾਏ ਤੋਂ ਨਹੀਂ ਹੋ ਸਕਦੇ। ਜੇ ਬਾਣੀ ਦੀ ਲੋੜ ਨਹੀਂ ਸੀ ਤਾਂ ਫਿਰ ਗੁਰੂ ਮਹਾਰਾਜ ਨੂੰ ਇੰਨੀ ਬਾਣੀ ਲਿਖਣ ਲਿਖਾਉਣ ਦੀ ਕੋਈ ਲੋੜ ਨਹੀਂ ਸੀ। ਫਿਰ ਦੱਸਦਾ ਕਹਿੰਦੇ ਭਾਈ ਵਾਹਿਗੁਰੂ ਵਾਹਿਗੁਰੂ ਕਰੀ ਚੱਲੋ, ਬਾਣੀ ਪੜ੍ਹਨ ਦੀ ਤੁਹਾਨੂੰ ਕੋਈ ਲੋੜ ਨਹੀਂ ਹੈ, ਨਾ ਬਾਣੀ ਦੀ ਪੜ੍ਹਨ ਦੀ ਵੱਧ ਲੋੜ ਹੈ। ਜਿਵੇਂ ਝੋਨੇ ਨੂੰ ਬਹੁਤ ਬਾਣੀ ਦੀ ਲੋੜ ਹੈ ਨਾ, ਇਵੇਂ ਕਹਿੰਦੇ ਇਹ ਜਿਹੜੀ ਹੈ ਸਾਡਾ ਸਰੀਰ ਵੀ ਝੋਨੇ ਵਰਗਾ, ਇਹਨੂੰ ਵੀ ਬਾਣੀ ਦੀ ਪਾਣੀ ਦੀ ਬਹੁਤ ਲੋੜ ਹੈ। ਇਹ ਵੀ ਬਾਣੀ ਪਾਣੀ ਵਿੱਚ ਰਹੇ ਫਿਰ ਤਾਂ ਠੀਕ ਠੀਕ ਰਹੂ ਸਾਡਾ ਸਰੀਰ ਰੂਪੀ ਝੋਨਾ, ਇਹਦਾ ਇਹ ਵੀ ਘੁੰਮਲਾ ਜੋ ਸੁੱਖ ਸੁੱਖ ਜੋ ਸਾਡਾ ਸਰੀਰ ਮਨ। ਇਸ ਕਰਕੇ ਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ ਵੀ ਗੁੱਜਰ ਤੂੰ ਹਮੇਸ਼ਾ ਜਪਜੀ ਦੇ ਪਾਠ ਕਰੀ ਚੱਲਿਆ ਕਰ, ਫਿਰ ਘਰ ਦਾ ਕੰਮ ਦਾ ਧੰਦਾ ਜਿੰਨਾ ਮਰਜ਼ੀ ਕਰ, ਤੇ ਜਪਜੀ ਪਾਠ ਜਿਹੜਾ ਤੇਰਾ ਉਧਾਰ ਕਰ ਦੇਵੇਗਾ। ਗ੍ਰਿਸ਼ਤੀ ਭਗਤ ਹੁਤੇ ਤਿਸ ਗ੍ਰਾਮ, ਇਸੇ ਦੇ ਪਿੰਡ ਦੇ ਵਿੱਚ ਕਹਿੰਦੇ ਗ੍ਰਿਸ਼ਤੀ ਸਨ ਭਗਤੀ ਕਰਨ ਵਾਲੇ ਭਗਤ, ਭਾਵੇਂ ਇਸੇ ਦੇ ਪਿੰਡ ਦੀ ਕੋਈ ਗ੍ਰਿਸ਼ਤੀ ਭਗਤੀ ਕਰਨ ਵਾਲੇ ਭਗਤ ਹੈ ਸੀ। ਤੁਹਮਤ ਦੇ ਕਰ ਤਿਨਕੇ ਨਾਮ, ਇਹਨਾਂ ਦਾ ਨਾਮ ਲੈ ਕੇ ਇਹਨਾਂ ਤੇ ਐਵੇਂ ਕੋਈ ਤੁਹਮਤ ਦੇ ਕੇ ਐਵੇਂ ਕੋਈ ਚਿੱਕੜ ਸੁੱਟ ਕੇ ਗੁਨਾਹੀ ਵੀ ਇਹਨਾਂ ਨੇ ਆ ਗੁਨਾਹ ਕੀਤਾ ਹੈ। ਗਹਿ ਕਰ ਪਾਇਨ ਪਾਏ ਸੋ ਬੇਰੀ, ਆ ਪਕੜ ਕਰਕੇ ਪੈਰਾਂ ਦੇ ਵਿੱਚ ਇਹਨਾਂ ਭਗਤਾਂ ਦੇ ਬੇੜੀਆਂ ਪਾ ਦਿੱਤੀਆਂ। ਕਾਰਾ ਗ੍ਰਹਿ ਮਹਿ ਦੀਨਸ ਗੇਰੀ, ਜਿਹੜਾ ਰਾਜਾ ਸੀ ਐਵੇਂ ਤੁਹਮਤ ਨੂੰ ਸੱਚ ਮੰਨ ਕੇ ਕੈਦ ਵਿੱਚ ਉਹਨਾਂ ਨੂੰ ਸੁੱਟ ਦਿੱਤਾ ਹੈ ਪਰਮੇਸ਼ਰ ਦੇ ਭਗਤਾਂ। ਕਿਤਕ ਦਿਵਸ ਹੋਏ ਪ੍ਰਭੂ ਸਹਾਇ, ਕੁਝ ਕੁ ਦਿਨਾਂ ਤੋਂ ਬਾਅਦ ਪਰਮੇਸ਼ਰ ਆਪਣੇ ਪਿਆਰਿਆਂ ਭਗਤਾਂ ਦੇ ਸਹਾਇਕ ਹੋ ਗਏ। ਕਿਸ ਵਿਧ ਤੇ ਦੀਨੇ ਨਿਕਸਾਏ, ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਉਹ ਪੂਨੇ ਦੇ ਕਿਲੇ ਵਿੱਚੋਂ ਘੋੜੇ ਦੇ ਪਿੱਛੇ ਰਕਾਬਾਂ ਜਿਹੀਆਂ ਫੜਾ ਕੇ ਉਹ ਦੋਵੇਂ ਰਾਜਿਆਂ ਨੂੰ ਬਾਹਰ ਕੱਢ ਦਿੱਤਾ ਸੀ, ਇਸ ਤਰ੍ਹਾਂ ਪਰਮੇਸ਼ਰ ਨੇ ਵੀ ਕੋਈ ਬਹਾਨਾ ਜਿਹਾ ਬਣਾ ਦਿੱਤਾ ਇਹਨਾਂ ਨੂੰ, ਕਹਿੰਦੇ ਆਪਣੇ ਪਿਆਰਿਆਂ ਨੂੰ ਜੇਲ੍ਹ ਤੋਂ ਬਾਹਰ ਕੱਢ ਦਿੱਤਾ ਹੈ। ਅਰਧ ਰਾਤ ਮਹਿ ਸੋ ਚੱਲ ਆਏ, ਇਹ ਦੋਵੇਂ ਜਿਹੜੇ ਭਗਤ ਸਨ ਅੱਧੀ ਰਾਤ ਨੂੰ ਕਹਿੰਦੇ ਚੱਲ ਕੇ ਆਏ ਹਨ। ਸਿੰਖਰਲ ਤਿਨਕੇ ਪਾਇਨ ਪਾਏ, ਪੈਰਾਂ ਦੇ ਵਿੱਚ ਸੰਗਲ ਜੇ ਬੇੜੀਆਂ ਪਾਈਆਂ ਹੋਈਆਂ ਸੀ। ਗੁੱਜਰ ਨਾਮ ਲੁਹਾਰ ਆਵਾਸ, ਜਿਹਦਾ ਗੁੱਜਰ ਨਾਮ ਵਾਲਾ ਹੈ ਜਾਤੀ ਦਾ ਲੁਹਾਰ ਇਹਦੇ ਘਰ ਦੇ ਵਿੱਚ ਆਏ। ਕਹਿਓ ਤਿੰਨ ਇਸਕੇ ਪਾਸ, ਦੋਵੇਂ ਪਰਮੇਸ਼ਰ ਦੇ ਪਿਆਰਿਆਂ ਨੇ ਆ ਕੇ ਕਹਿੰਦੇ ਇਉਂ ਕਿਹਾ ਇਸ ਗੁੱਜਰ ਨੂੰ, ਪ੍ਰਭੂ ਨਿਮਿਤ ਦੇਹੋ ਬੰਧਨ ਕਾਟ, ਪ੍ਰਭੂ ਦੇ ਵਾਸਤੇ ਤੂੰ ਵੀ ਸਾਡੇ ਪੈਰਾਂ ਵਿੱਚ ਬੇੜੀਆਂ ਪਾਈਆਂ ਨੂੰ ਘੱਟ ਵੱਢ ਦੇ। ਤੁਝਕੋ ਹੋਏ ਨਾ ਜਮ ਕੀ ਬਾਟ, ਜੇ ਪਰਮੇਸ਼ਰ ਦੇ ਨਾਮ ਤੇ ਤੂੰ ਇਹ ਕੰਮ ਕਰ ਦੇਗਾ ਤੈਨੂੰ ਜਮਾਂ ਦਾ ਰਸਤਾ ਨਹੀਂ ਦੇਖਣਾ ਪਏਗਾ, ਤੂੰ ਜਮਾਂ ਦੇ ਰਸਤੇ ਨਹੀਂ ਜਾਏਗਾ। ਸੁਣ ਕਰ ਸੁੰਕਚਿਓ ਹਿਰਦੇ ਵਿਸਾਲਾ, ਇਸ ਤਰ੍ਹਾਂ ਉਹਨਾਂ ਦੇ ਪੈਰਾਂ ਵਿੱਚ ਬੇੜੀਆਂ ਪਾਈਆਂ ਤੇ ਸੁਣ ਕੇ ਬਹੁਤ ਸੰਗੁੜਿਆ, ਸੰਕੋਚ ਕਰਨ ਲੱਗਿਆ ਵੀ ਇਹ ਹੁਣ ਕਿਵੇਂ ਕਰੀਏ। ਜਿਹੇ ਮੁਝ ਜਾਨ ਲੇਹ ਮਹਿ ਪਾਲਾ, ਜੇ ਮੈਂ ਇਹਨਾਂ ਦੀਆਂ ਹੁਣ ਪੈਰਾਂ ਦੀਆਂ ਬੇੜੀਆਂ ਜੀਆਂ ਕੱਢਦੀਆਂ, ਇੱਥੋਂ ਦਾ ਰਾਜਾ ਜਾਣ ਲੈ ਵੀ ਇਹਨੇ ਰਾਤ ਨੂੰ ਬੇੜੀਆਂ ਕੱਟੀਆਂ ਹਨ। ਗਹਿ ਲਹੇ ਸਗਰੋ ਪਰਵਾਰਾ, ਮੈਨੂੰ ਤਾਂ ਪਕੜਨਾ ਹੀ ਪੈਣਾ, ਕਹਿੰਦੇ ਸਾਰੇ ਪਰਿਵਾਰ ਨੂੰ ਉਹ ਪਕੜ ਲਏਗਾ, ਨੂੜ ਲਏਗਾ, ਬੰਨ ਲਵੇਗਾ। ਜ਼ਾਲਮ ਵੱਡੋ ਕਰਾਵਹਿ ਮਾਰਾ, ਜਿਹੜਾ ਪਾਤਸ਼ਾਹ ਬੜਾ ਜ਼ਲਮ ਜ਼ਾਲਮੀ ਹੈ ਬੜੀ ਤਕੜੀ ਮਾਰ ਕਰਾਏਗਾ। ਤ੍ਰਾਸ ਪਾਏ ਕਰ ਬਹਰ ਵਿਚਾਰਾ, ਡਰ ਪੈ ਜਾ ਪਾ ਕੇ ਫਿਰ ਅਖੀਰ ਇਸਨੇ ਸੋਚਿਆ ਵਿਚਾਰਿਆ ਹੈ। ਗੁਰਮੁਝ ਪਤ ਪ੍ਰਤ ਉਪਦੇਸ਼ ਉਚਾਰਾ, ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਵਿੱਚ ਮੈਂ ਉਪਦੇਸ਼ ਲੈਣ ਗਿਆ ਸੀ ਤੇ ਗੁਰੂ ਮਹਾਰਾਜ ਨੇ ਮੇਰੇ ਤਾਂ ਹੀ ਇਹ ਉਪਦੇਸ਼ ਦਿੱਤਾ ਸੀ, ਉਹ ਕਿਹਾ ਸੀ ਪ੍ਰਭੂ ਨਿਮਿਤ ਕਾਰਜ ਕਰ ਦੀਜੈ, ਪਰਮੇਸ਼ਰ ਦੇ ਵਾਸਤੇ ਵੀ ਜਿਹੜਾ ਕੰਮ ਹੈ ਉਹ ਕਰ ਦਿਆ ਕਰ, ਜਾਣੀ ਪਰਮੇਸ਼ਰ ਦੀ ਪ੍ਰਸੰਨਤਾ ਲੈਣ ਲਈ ਜੋ ਵੀ ਚੰਗਾ ਕੰਮ ਹੈ ਤੂੰ ਕਰ ਦਿਆ ਕਰ। ਨਹੀਂ ਬਿਲੰਬ ਕਿਸੇ ਵਿਧ ਕੀ ਜਾਏ, ਪਰਮੇਸ਼ਰ ਦਾ ਕੋਈ ਵਾਸਤਾ ਪਾਵੇ ਉਹ ਕੰਮ ਕਰਨ ਵਿੱਚ ਤੂੰ ਦੇਰੀ ਨਹੀਂ ਕਰਨੀ। ਸੋ ਨਹਿ ਛੋਡਾ ਹੋਏ ਸੋ ਹੋਏ, ਗੁਰੂ ਅੰਗਦ ਸਾਹਿਬ ਜੀ ਨੇ ਮੈਨੂੰ ਉਪਦੇਸ਼ ਦਿੱਤਾ ਵੀ ਪ੍ਰਭੂ ਦੀ ਪ੍ਰਸੰਨਤਾ ਵਾਸਤੇ ਦੇਰੀ ਨਹੀਂ ਕਰਨੀ, ਛੇਤੀ ਕਰਨਾ ਹੈ। ਕਹਿੰਦੇ ਉਹ ਨਹੀਂ ਹੁਣ ਮੈਂ ਬਚਨ ਛੱਡਣਾ, ਜੋ ਹੁੰਦਾ ਹੋਵੇ। ਸੰਤ ਕਹੇ ਲੋਕਨ ਸੁਖ ਦੋਏ, ਕਹਿੰਦੇ ਆ ਵੀ ਜਿਹੜੇ ਸਾਧੂ ਸੰਤ ਬਚਨ ਕਹਿੰਦੇ ਉਹਨਾਂ ਨੂੰ ਜਿਹੜਾ ਕੋਈ ਬਣ ਲੈਂਦਾ ਉਹਨੂੰ ਦੋਹਾਂ ਲੋਕਾਂ ਵਿੱਚ ਸੁਖ ਹੁੰਦਾ ਹੈ। ਇਹ ਵਿਚਾਰ ਕਰ ਬਿਲਮ ਨਾ ਕੀਨ, ਇਸ ਤਰ੍ਹਾਂ ਦੀ ਵਿਚਾਰ ਕਰਕੇ ਗੁੱਜਰ ਨੇ ਕਹਿੰਦੇ ਕੋਈ ਦੇਰੀ ਨੀ ਕੀਤੀ, ਢਿੱਲ ਨੀ ਕੀਤੀ। ਉੱਠ ਤਤਕਾਲ ਕਾਟ ਕਰ ਦੀਨ, ਛੇਤੀ ਉੱਠਿਆ ਹੈ ਛਾਲ ਮਾਰ ਕੇ ਇਸੇ ਤਰ੍ਹਾਂ ਪੇਰਾਂ ਦੀਆਂ ਬੇੜੀਆਂ ਜੀ ਵੱਟ ਟੁੱਟ ਦੀਆਂ ਕੱਟ ਦਿੱਤੀਆਂ। ਆਸਿਖ ਦੇਤ ਗਏ ਨੀ ਨਿਜ ਦੇਸ਼ ਲੈ ਬਈ ਤੈਨੂੰ ਜਮਾਂ ਦਾ ਰਸਤਾ ਨਾ ਵੇਖਣਾ ਪਏ ਸ਼ੀਰਵਾਦਾਂ ਦਿੰਦੇ ਹੋ ਪਰਮੇਸ਼ਰ ਦੇ ਭਗਤ ਆਪਣੇ ਥਾਂ ਟਿਕਾਣੇ ਚਲੇ ਗਏ ਉਪਜੋ ਇਸਕੇ ਗਿਆਨ ਵਿਸ਼ੇਸ਼ ਸ਼ੀਰਵਾਦ ਦੇਣ ਨਾਲ ਹੀ ਭਗਤਾਂ ਦੇ ਹਿਰਦੇ ਵਿੱਚ ਇਹਦੇ ਕਹਿੰਦੇ ਬ੍ਰਹਮ ਗਿਆਨ ਪੈਦਾ ਹੋਇਆ ਆਇਆ ਹੈ ਇੱਕ ਨਾਈ ਧੀਆ ਚੱਲ ਆਇਓ ਇਹਦਾ ਘਰੇ ਕਹਿੰਦੇ ਜਪਜੀ ਦੇ ਪਾਠ ਕਰਦਿਆਂ ਗੁਰੂ ਅੰਗਦ ਸਾਹਿਬ ਦੇ ਬਚਨ ਕਮਾਉਂਦਿਆਂ ਹੀ ਉਧਾਰ ਹੋ ਗਿਆ ਇੱਕ ਕਹਿੰਦੇ ਧੀਆ ਨਾਮ ਦਾ ਪੁਰਸ਼ ਜਿਹੜਾ ਨਾਈਆਂ ਵਿੱਚੋਂ ਰਾਜਿਆਂ ਵਿੱਚੋਂ ਸੀ ਉਹ ਚੱਲ ਕੇ ਆਇਆ ਸਤਿਗੁਰੂ ਦੀ ਹਜ਼ੂਰੀ ਸ੍ਰੀ ਅੰਗਦ ਪਗ ਸੀਸ ਨਿਵਾਇਓ ਸਾਰ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਦੇ ਧੀਏ ਨੇ ਸੀਸ ਨਵਾਇਆ ਹੈ ਬੈਠ ਗਏ ਢਿੱਗ ਸਿੱਖ ਗਨ ਹੇਰੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਗਿਆ ਨਿਗਾਹ ਮਾਰ ਕੇ ਦੇਖਿਆ ਵੀ ਬੜੇ ਸਿੱਖ ਸੇਵਕ ਹਨ ਕਰਹ ਪਰਸ ਪਰ ਸੇਵਕ ਨੇਰੇ ਦੇਖ ਰਿਹਾ ਵੀ ਆਪੋ ਵਿੱਚ ਹੀ ਰਲ ਮਿਲ ਕੇ ਬੜੀ ਏ ਸੇਵਾ ਸਤਿਗੁਰੂ ਦੇ ਘਰ ਦੀ ਕਰ ਕਰਾ ਰਹੇ ਤਿੰਨ ਮਹਿ ਮਿਲੋ ਸੇਵਾ ਕਹੁ ਲਾਗੇ ਸਿੱਖਾਂ ਵਿੱਚ ਹੀ ਮਿਲ ਜੁੜ ਕੇ ਧੀਆ ਨਾਈ ਵੀ ਸੇਵਾ ਵਿੱਚ ਲੱਗ ਗਿਆ ਜੁੜ ਗਿਆ ਭਲੀ ਜਾਣਕਾਰ ਔਰ ਅਨੁਰਾਗਿਓ ਘਰ ਦੀ ਸੇਵਾ ਕਰਨੀ ਬੜੀ ਚੰਗੀ ਹੁੰਦੀ ਆ ਜਾਣ ਕੇ ਬੜਾ ਪ੍ਰੇਮੀ ਹੋ ਗਿਆ ਸੇਵਾ ਕਰਨ ਵਾਲਾ ਬੈਠ ਤਪਤ ਰਹਿਓ ਕਰਵਾਏ ਇਸ਼ਨਾਨ ਸੌਂਦਾ ਨਹੀਂ ਜਾਂਦਾ ਕਦੇ ਤਪਤ ਨੀਰ ਕਰਵਾਏ ਇਸ਼ਨਾਨ ਜਿਹੜੇ ਕੋਈ ਬੁੱਢੇ ਠੇਰੇ ਆ ਜਾਂ ਰੋਗੀ ਆ ਉਹਨਾਂ ਨੂੰ ਤੱਤਾ ਪਾਣੀ ਕਰਕੇ ਇਸ਼ਨਾਨ ਕਰਵਾ ਦਿੰਦਾ ਹੈ ਵਸਤਰ ਪਖਾਰ ਹੈ ਮਲ ਕਰ ਹਾਨ ਇਸ ਤਰ੍ਹਾਂ ਬਿਰਧਾਂ ਦੇ ਕਹਿੰਦੇ ਵਸਤਰ ਧੋ ਦਿੰਦਾ ਹੈ ਮੈਲ ਨਾਸ ਕਰ ਦਿੰਦਾ ਹੈ ਚਰਨ ਚਾਪ ਹਾਂਕਤ ਹੈ ਬਾਇਓ ਜਿਹੜੇ ਕੋਈ ਸਫ਼ਰ ਕਰਕੇ ਆਏ ਉਹਨਾਂ ਦੀ ਮੁੱਠੀ ਚਾਪੀ ਕਰ ਦਿੰਦਾ ਹੈ ਤੇ ਇਸ ਤਰ੍ਹਾਂ ਕੋਈ ਗਰਮੀ ਦੀ ਮੌਸਮ ਵਿੱਚ ਮੁੜਕਾ ਆਇਆ ਤੇ ਹਵਾ ਚੱਲ ਦਿੰਦਾ ਪੱਖਾ ਚੱਲ ਦਿੰਦਾ ਹੈ ਬਾਸਨ ਧੋਵੈ ਮਾਂਜ ਬਣਾਇਓ ਇਸ ਤਰ੍ਹਾਂ ਕਹਿੰਦੇ ਬਾਂਜ ਸਵਾਰ ਕੇ ਭਾਂਡੇ ਤੇ ਇਸ ਤਰ੍ਹਾਂ ਉਹਨਾਂ ਨੂੰ ਧੋ ਦਿੰਦਾ ਸੁੱਚੇ ਜਲ ਨਾਲ ਕਬ ਕਬ ਗੁਰ ਕੀ ਸੇਵਾ ਪਾਏ ਕਦੇ ਧੀਏ ਨਾਈ ਨੂੰ ਗੁਰੂ ਕੀ ਗੁਰੂ ਅੰਗਦ ਸਾਹਿਬ ਦੀ ਵੀ ਸੇਵਾ ਪ੍ਰਾਪਤ ਹੋ ਜਾਂਦੀ ਮਹਾਂ ਪ੍ਰੇਮ ਤੇ ਕਰਹਿ ਬਣਾਏ ਪ੍ਰੇਮ ਸੇਵਾ ਤਾਂ ਬਣਾ ਸਵਾਰ ਕੇ ਬੜੇ ਪ੍ਰੇਮ ਨਾਲ ਹੀ ਇਹ ਕਰਦਾ ਹੈ ਇੱਕ ਦਿਨ ਸ੍ਰੀ ਅੰਗਦ ਕੇ ਪਾਸ ਇੱਕ ਦਿਨ ਦੀ ਗੱਲ ਹੈ ਸਤਿਗੁਰੂ ਅੰਗਦ ਸਾਹਿਬ ਮਹਾਰਾਜ ਦੇ ਪਾਸ ਹਜ਼ੂਰੀ ਵਿੱਚ ਹੱਥ ਜੋੜ ਕੀਨੀ ਅਰਦਾਸ ਚੰਗੇ ਨਾਈ ਗੁਰਸਿੱਖ ਨੇ ਹੱਥ ਜੋੜ ਕੇ ਅਰਦਾਸ ਬੇਨਤੀ ਕੀਤੀ ਹੈ ਸ੍ਰੀ ਸਤਿਗੁਰ ਮੁਝ ਦੇਹ ਉਪਦੇਸ਼ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਮੈਨੂੰ ਵੀ ਗਰੀਬ ਨੂੰ ਉਪਦੇਸ਼ ਦੇ ਦੇਵੋ ਜਿਸ ਦੇ ਮਿਟ ਹੈ ਕਲੇਸ਼ ਅਸ਼ੇਸ਼ ਜਿਸ ਉਪਦੇਸ਼ ਦੇ ਕਮਾਉਣ ਨਾਲ ਮਾਰਾ ਮੇਰੇ ਸਾਰੇ ਝਗੜੇ ਝਾਂਜੇ ਦੁੱਖ ਕਲੇਸ਼ ਮਿਟ ਜਾਣ ਸੁਣ ਸ੍ਰੀ ਗੁਰ ਤੇ ਤਬ ਫੁਰਮਾਇਓ ਹਾਂ ਮਹਾਰਾ ਇਹਨਾਂ ਨੇ ਸੁਣ ਕੇ ਤਦੋਂ ਮੁੱਖੋਂ ਇਸ ਤਰ੍ਹਾਂ ਇਸ ਨੂੰ ਕਿਹਾ ਗੁਰੂ ਗੋਰ ਮਹਿ ਜੋ ਚੱਲ ਆਇਓ ਕਹਿੰਦੇ ਵੀ ਚੰਗੇ ਜੋ ਗੁਰੂ ਕੀ ਆਗਿਆ ਰੂਪੀ ਕਬਰ ਵਿੱਚ ਚੱਲ ਕੇ ਆ ਗਿਆ ਗੁਰੂ ਕੀ ਆਗਿਆ ਵਿੱਚ ਰਹਿਣ ਲੱਗ ਪਿਆ ਹੋਏ ਮੁਰੀਦ ਮੁਰਦੇ ਮਨਿੰਦ ਜਿਹੜਾ ਗੁਰੂ ਕਾ ਮੁਰੀਦ ਕਹਿੰਦੇ ਹੋਵੇ ਮੁਰਦੇ ਦੇ ਤੁਲ ਅੰਗ ਨਾ ਕੋ ਹਾਲਤ ਬਿਨ ਜਿੰਦ ਜਿਹੜਾ ਮੁਰਦਾ ਹੈ ਕਹਿੰਦੇ ਬਿਨਾਂ ਜਿੰਦ ਤੋਂ ਹੋਣ ਕਰਕੇ ਉਹਦਾ ਸਰੀਰ ਦਾ ਕੋਈ ਅੰਗ ਨਹੀਂ ਹਿਲਦਾ ਹੁੰਦਾ ਹੈ ਤਿਮ ਮੁਰੀਦ ਆਦਿਕ ਹੰਕਾਰ ਇਸ ਤਰ੍ਹਾਂ ਵੀ ਜਿਹੜਾ ਕਾ ਗੁਰੂ ਕਾ ਸੇਵਕ ਬਣ ਗਿਆ ਉਹਦੇ ਅੰਦਰ ਵੀ ਜਿਹੜਾ ਹੰਕਾਰ ਆਉਣਾ ਹੰਕਾਰ ਕਰਕੇ ਫੂਫਾਂ ਜੀ ਕਰਨੀ ਇਹ ਨਾ ਹੋਵੇ ਤਿਆਗ ਦੇਤ ਇਹ ਸਕਲ ਵਿਕਾਰਾ ਸਾਰੇ ਕਹਿੰਦੇ ਵਿਕਾਰ ਹੈ ਨਿਕੰਮੇ ਕੰਮ ਹੈ ਹੰਕਾਰ ਕਰਨਾ ਈਰਖਾ ਕਰਨੀ ਇਹਨੂੰ ਛੱਡ ਦਿੰਦਾ ਜੋ ਗੁਰੂ ਕੀ ਆਗਿਆ ਵਿੱਚ ਰਹਿਣ ਵਾਲਾ ਗੁਰੂ ਗੋਰ ਮਹਿ ਜਾਏ ਸਮਾਏ ਜਿਹੜਾ ਗੁਰੂ ਕੀ ਆਗਿਆ ਰੂਪੀ ਕਹਿੰਦੇ ਗੋਰ ਦੇ ਵਿੱਚ ਕਬਰ ਵਿੱਚ ਸਮਾਰਨ ਦਾ ਗੁਰੂ ਕੀ ਆਗਿਆ ਵਿੱਚ ਰਹਿੰਦਾ ਹੈ ਹੋਏ ਮੁਰੀਦ ਮੁਰਦਾ ਜਿਸ ਪਾਏ ਇਸ ਤਰ੍ਹਾਂ ਕਹਿੰਦੇ ਉਹ ਕਬਰ ਵਿੱਚ ਮੁਰਦਾ ਪਿਆ ਹੁੰਦਾ ਇਸ ਤਰ੍ਹਾਂ ਗੁਰੂ ਕਾ ਹੀ ਮੁਰੀਦ ਹੋ ਜਾਏ, ਗੁਰੂ ਕਾ ਹੀ ਬਣ ਜਾਏ, ਇੱਧਰ ਨਾ ਹੋਵੇ। ਦੇਖ ਜਾਤ ਆਪਣੀ ਭਾਸੈਨ, ਕਹਿੰਦੇ ਤੂੰ ਝਾਤੀ ਮਾਰ ਕੇ ਦੇਖ, ਤੇਰੀ ਜਾਤ ਦੇ ਵਿੱਚ ਸੈਨ ਭਗਤ ਹੋਇਆ ਹੈ। ਕਰੀ ਸੇਵ ਸੰਤਨ ਕੀ ਰੈਨ, ਰਾਤ ਦੇ ਸਮੇਂ ਕਹਿੰਦੇ ਸਿਮਰਨ ਵਾਲੇ ਸੰਤਾਂ ਦੀ ਸੇਵਾ ਕੀਤੀ ਸੀ। ਪ੍ਰੇਮ ਪਰਖ ਕਰ ਸ੍ਰੀ ਭਗਵਾਨ, ਸਵਾਏ ਮਾਨ ਖਟ ਭਗਾ ਸਪਨ ਪਰਮੇਸ਼ਰ ਹੈ, ਉਹਦਾ ਪ੍ਰੇਮ ਪਰਖ ਕੇ ਬਣੇ ਸੈਨ ਕੇ ਰੂਪ ਸੁਜਾਨ। ਸੁਗੜ ਸੁਜਾਨ ਵਾਹਿਗੁਰੂ ਕਹਿੰਦੇ ਸੈਨ ਦਾ ਸਰੂਪ ਬਣ ਗਏ, ਸੈਨ ਭਗਤ ਬਣ ਕੇ ਰਾਜੇ ਦੇ ਕੋਲ ਚਲੇ ਗਏ, ਉਹਦੀ ਮਾਲਿਸ਼ ਕਰਨ ਲੱਗ ਪਏ ਸਨ ਇਹਦੇ ਥਾਂ। ਰਾਣੇ ਕੋ ਇਸ ਰੀਤ ਰਿਝਾਇਓ, ਰਾਤ ਦੇ ਸਮੇਂ ਮਾਲਿਸ਼ ਕਰਕੇ ਰਾਜੇ ਨੂੰ ਇਸ ਤਰ੍ਹਾਂ ਖੁਸ਼ ਕਰ ਲਿਆ। ਬਖਸੀ ਤਬ ਕਵਾਏ ਹੁਲਸਾਇਓ, ਫਿਰ ਉਹ ਸੈਨ ਨੂੰ ਕਹਿੰਦੇ ਉਹਨੇ ਖੁਸ਼ ਹੋ ਕੇ ਆਪਣੀ ਪੁਸ਼ਾਕ ਲਾ ਕੇ ਦੇ ਦਿੱਤੀ, ਨਾਲੇ ਅੱਧਾ ਰਾਜ ਭਾਗ ਦੇ ਦਿੱਤਾ। ਤਿਸਕੇ ਸਮ ਸੰਤਨ ਕੀ ਸੇਵਾ, ਕਹਿੰਦੇ ਵੇ ਸੈਨ ਭਗਤ ਵਾਂਗ ਤੂੰ ਵੀ ਆਏ ਗਏ, ਸਿਮਰਨ ਵਾਲਿਆਂ ਦੀ ਸੇਵਾ ਕਰਦਾ ਰਿਹਾ ਕਰ। ਕਰੋ ਸਦਾ ਰੀਜਹਿ ਗੁਰਦੇਵ, ਹਮੇਸ਼ਾ ਤੂੰ ਕਰਦਾ ਰਿਹਾ ਕਰ, ਪਰਮੇਸ਼ਰ ਤੇਰੇ ਤੇ ਵੀ ਪ੍ਰਸੰਨ ਹੋ ਜਾਏਗਾ। ਸੁਣ ਉਪਦੇਸ਼ ਕਮਾਵਨ ਕੀਨ, ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਜੀ ਤੋਂ ਉਪਦੇਸ਼ ਸੁਣ ਕੇ ਤਿੰਗੇ ਨਾਈ ਨੇ ਵੀ ਕਮਾਣਾ ਕੀਤਾ। ਧਰਿਓ ਪ੍ਰੇਮ ਸਿੱਖੀ ਪਦ ਲੀਨ, ਇਸ ਤਰ੍ਹਾਂ ਪ੍ਰੇਮ ਧਾਰਿਆ ਤੇ ਸਿੱਖੀ ਦਾ ਅਹੁਦਾ ਲੈ ਲਿਆ, ਗੁਰੂ ਕਾ ਸਿੱਖ ਬਣ ਗਿਆ ਪੂਰਾ ਮੁਕੰਮਲ। ਸਭ ਕੁਟੰਬ ਕੋ ਭਇਓ ਉਧਾਰ, ਕਹਿੰਦੇ ਸਾਰੇ ਪਰਿਵਾਰ ਦਾ ਟੱਬਰ ਟੀਰਵਾ ਵੀ ਉਧਾਰ ਹੋ ਗਿਆ। ਜਿਮ ਕਾਸ਼ਟ ਸੇ ਲੈ ਲੋਹਾ ਪਾਰ, ਲੱਕੜੀ ਦਾ ਸਹਾਰਾ ਲੈ ਕੇ ਲੋਹਾ ਪਾਰ ਹੋ ਜਾਂਦਾ, ਇਸ ਤਰ੍ਹਾਂ ਲੱਕੜ ਵਾਂਗ ਹੋ ਗਿਆ ਪਰਿਵਾਰ, ਲੋਹੇ ਵਰਗਾ ਸੀ, ਇਹਦੇ ਆਸਰੇ ਸਾਰਾ ਪਰਿਵਾਰ ਵੀ ਪਾਰ ਹੋ ਗਿਆ ਹੈ। ਪਾਰੋ ਜੁਲਕਾ ਨਾਮ ਸੋ ਆਇਓ, ਇਸੇ ਤਰ੍ਹਾਂ ਭਾਈ ਪਾਰੋ ਜੀ ਜੁਲਕਾ ਜੀ ਦੀ ਅਲ ਸੀ, ਉਹ ਆਇਆ ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਵਿੱਚ। ਸੁਣ ਜਸ ਕੋ ਮਿਲਬੇ ਲਲਚਾਇਓ, ਸਾਹਿਬ ਦਾ ਜਸ ਸੁਣ ਕੇ ਮਨ ਨੂੰ ਬਣਨ ਵਾਸਤੇ ਚਾਹਵਾਨ ਹੋਇਆ। ਨਮਸਕਾਰ ਕਰ ਬੈਠਿਓ ਪਾਸ, ਭਾਈ ਪਾਰੋ ਜੀ ਇਸ ਤਰ੍ਹਾਂ ਡੱਲਾ ਤੋਂ ਚੱਲ ਕੇ ਆਏ, ਨਮਸਕਾਰ ਕਰਕੇ ਕੋਲ ਬੈਠ ਗਏ ਨੇ। ਹੱਥ ਜੋੜ ਕੀਨਸ ਅਰਦਾਸ, ਇਸ ਤਰ੍ਹਾਂ ਹੱਥ ਜੋੜ ਕੇ ਭਾਈ ਪਾਰੋ ਜੀ ਨੇ ਅਰਦਾਸ ਕੀਤੀ। ਸ੍ਰੀ ਗੁਰੂ ਪਰਮਹੰਸ ਹੋਏ ਕੌਣ, ਅੰਗਦ ਸਾਹਿਬ ਮਹਾਰਾਜ ਜੀ ਜਿਹੜੇ ਪਰਮਹੰਸ ਹੁੰਦੇ ਉਹ ਕੌਣ ਹੁੰਦੇ, ਕਿਹੋ ਜਿਹੇ ਹੁੰਦੇ? ਲੱਛਣ ਮੋਹ ਸੁਣਾਵਹ ਤਾਨ, ਜਿਹੜੇ ਪਰਮਹੰਸ ਹੁੰਦੇ ਉਹਨਾਂ ਦੇ ਮਹਾਰਾ ਮੈਨੂੰ ਸਾਰੇ ਜਿਹੜੇ ਲੱਛਣ ਹੈ ਚਿੰਨ ਸੁਣਾਓ। ਸੁਣੇ ਨਾਮ ਅਰ ਰੂਪ ਨਿਹਾਰੇ, ਨਾਮ ਤਾਂ ਸੁਣਿਆ ਵੀ ਪਰਮਹੰਸ ਹੁੰਦੇ, ਉਹਨਾਂ ਦੇ ਸਰੂਪ ਵੀ ਵੇਖਿਆ ਕਿ ਲੋਕ ਕਹਿੰਦੇ ਵੀ ਆ ਪਰਮਹੰਸ ਹਨ। ਨਹਿ ਵਿਸ਼ੇਸ਼ ਤੇ ਹਮ ਨਿਰਧਾਰੇ, ਵਿਸ਼ੇਸ਼ ਕਰਕੇ ਵੀ ਮੈਂ ਨਿਰਣਾ ਨਹੀਂ ਕਰ ਸਕਿਆ ਵੀ ਪਰਮਹੰਸ ਇਹਨਾਂ ਨੂੰ ਕਿਉਂ ਕਿਹਾ ਜਾਂਦਾ ਹੈ। ਤੁਮ ਤੇ ਸੁਣੈ ਜਥਾਰਥ ਜਾਣੈ, ਤੁਹਾਨੂੰ ਮਾਰਾ ਮੈਂ ਸੁਣਾਗਾ ਫਿਰ ਯਥਾਰਥ ਰੂਪ ਵਿੱਚ ਅਸਲ ਰੂਪ ਵਿੱਚ ਜਾਣ ਲਵਾਂਗਾ ਵੀ ਇਹ ਇਸ ਕਰਕੇ ਇਹਨਾਂ ਨੂੰ ਪਰਮਹੰਸ ਕਿਹਾ ਜਾਂਦਾ ਹੈ। ਕੋ ਗੁਣ ਤੇ ਤਿੰਨ ਅਧਿਕ ਬਖਾਨੇ, ਕਿਹੜੇ ਗੁਣ ਕਰਕੇ ਕਹਿੰਦੇ ਉਹਨਾਂ ਨੂੰ ਹੰਸਾਂ ਨਾਲੋਂ ਪਰਮਹੰਸ ਕਿਹਾ ਜਾਂਦਾ, ਮਹਾਨ ਵੱਡੇ ਹੰਸ ਕਿਹਾ ਜਾਂਦਾ ਹੈ। ਸ੍ਰੀ ਅੰਗਦ ਸੁਭ ਮਤ ਜੁਤ ਹੇਰਾ, ਗੁਰੂ ਅੰਗਦ ਸਾਹਿਬ ਜੀ ਨੇ ਭਾਈ ਪਾਰੋ ਜੀ ਨੂੰ ਚੰਗੀ ਅਕਲ ਮਤ ਵਾਲਾ ਦੇਖਿਆ ਹੈ। ਹਿਤ ਉਪਦੇਸ਼ ਕਹਿਓ ਤਿਸ ਬੇਰਾ, ਸਵੇਰੇ ਕਹਿੰਦੇ ਉਪਦੇਸ਼ ਦੇਣ ਵਾਸਤੇ ਆਪ ਜੀ ਨੇ ਬਚਨ ਕਿਹਾ ਹੈ। ਪਰਮਹੰਸ ਕੇ ਸੁਣੀਆ ਹੈ ਲੱਛਣ, ਲੈ ਵੇ ਭਾਈ ਪਾਰੋ ਜਿਹੜੇ ਪਰਮਹੰਸ ਹੁੰਦੇ ਹੈ ਨਾ ਉਹਨਾਂ ਦੇ ਲੱਛਣ ਤੋਂ ਸੁਣ ਲੈ। ਸੁਣ ਜੇ ਧਰਹਿ ਸੋ ਮਨੋ ਵਿਚੱਛਣ, ਜਿਹੜੇ ਵੀ ਸੁਣ ਕੇ ਲੱਛਣ ਆਪਣੇ ਮਨ ਵਿੱਚ ਧਾਰਨ ਕਰਨਗੇ ਉਹ ਵੀ ਸਿਆਣੇ ਪੁਰਸ਼ ਹੀ। ਹੰਸ ਜੇ ਮਾਨ ਸਰੋਵ ਸਰੋਵਰ ਰਹੇ। ਜਿਹੜੇ ਵੀ ਮਾਨ ਸਰੋਵਰ ਤੇ ਹਮੇਸ਼ਾ ਰਹਿੰਦੇ ਉਹਨਾਂ ਨੂੰ ਹੰਸ ਕਿਹਾ ਜਾਂਦਾ। ਮੁਕਤਾ ਕਰਹਿ ਆਹਾਰ ਜੇ ਲਹਿ। ਮਾਨ ਸਰੋਵਰ ਤੇ ਕਹਿੰਦੇ ਉਹ ਮੋਤੀ ਮਿਲ ਜਾਣ ਉਹਦਾ ਭੋਜਨ ਛਕ ਲੈਂਦੇ। ਮਿਲ ਇੱਕ ਰੂਪ ਹੇਤ ਪੀਏ ਪਾਣੀ। ਹੋਤ ਪੈ ਪਾਣੀ ਇਸ ਤਰ੍ਹਾਂ ਕਹਿੰਦੇ ਕਹਿੰਦੇ ਪੈ ਜਿਹੜਾ ਹੈ ਦੁੱਧ ਤੇ ਪਾਣੀ ਮਿਲ ਕੇ ਇੱਕ ਰੂਪ ਹੋਏ ਹੁੰਦੇ। ਜਿਨਕੇ ਆਗੇ ਧਰੀਏ ਜੇ ਆਨੀ। ਦੁੱਧ ਵਿੱਚ ਪਾਣੀ ਜਾ ਮਿਲਾ ਕੇ ਉਹ ਹੰਸਾਂ ਦੇ ਅੱਗੇ ਲਿਆ ਕੇ ਜੇ ਰੱਖ ਦਈਏ। ਪਾਏ ਤੇ ਜਲ ਕੋ ਕਰਹਿ ਨਿਰਾਲਾ। ਕਹਿੰਦੇ ਉਹ ਚੁੰਝ ਜੀ ਮਾਰ ਕੇ ਪਾਣੀ ਨੂੰ ਦੁੱਧ ਤੋਂ ਵੱਖਰਾ ਕਰ ਲੈਂਦੇ। ਸਾਰ ਅਸਾਰ ਪਿਖੈ ਤਤਕਾਲਾ। ਛੇਤੀ ਸੇਠ ਕੀ ਹੈ ਅਸਾਰ ਆਸੇਠ ਕੀ ਹੈ ਦੁੱਧ ਕੀ ਹੈ ਪਾਣੀ ਕੀ ਹੈ ਝਟਪਟ ਵੱਖਰਾ ਕਰਕੇ ਵੇਖ ਲੈਂਦੇ। ਤਜਹਿ ਅਖਿਲ ਜਲ ਪਾਏ ਕੋ ਖਾਏ। ਕਹਿੰਦੇ ਸਾਰਾ ਪਾਣੀ ਛੱਡ ਦਿੰਦੇ ਆ ਤੇ ਦੁੱਧ ਦੀਆਂ ਫੁੱਟੀਆਂ ਉਹ ਛਕ ਲੈਂਦੇ ਆ ਹੰਸ। ਉਡਹਿ ਵਿਦੇਸ਼ਨ ਦੇਸ਼ਨ ਜਾਹੇ। ਇਸ ਤਰ੍ਹਾਂ ਕਹਿੰਦੇ ਮਾਨ ਸਰੋਵਰ ਤੋਂ ਉੱਡ ਕੇ ਦੇਸਾਂ ਪ੍ਰਦੇਸਾਂ ਵਿੱਚ ਵੀ ਚਲੇ ਜਾਂਦੇ ਆਪਣੀ ਮੌਜ ਵਿੱਚ। ਪਰਮ ਹੰਸ ਤਿੰਨ ਤੇ ਅਧਿਕਾਰ। ਭਾਈ ਪਾਰੋ ਜਿਹੜੇ ਪਰਮ ਹੰਸ ਹੁੰਦੇ ਉਹ ਤਾਂ ਉਹਨਾਂ ਨਾਲ ਬਹੁਤ ਵੱਡੇ ਮਹਾਨ ਹੁੰਦੇ। ਮੁਕਤਾ ਮੁਕਤੀ ਚਹਿਤ ਸਦਾਏ। ਉਹ ਜਿਹੜੇ ਪਰਮ ਹੰਸ ਹੈ ਉਹ ਤਾਂ ਮੁਕਤਾ ਮੁਕਤੀ ਰੂਪੀ ਜਿਹੜੀ ਮੁਕਤੀ ਹੈ ਮੁਕਤੀ ਰੂਪੀ ਮੁਕਤੀ ਉਹਨੂੰ ਹਮੇਸ਼ਾ ਉਹ ਚਾਹੁੰਦੇ ਵੀ ਮੁਕਤ ਬੰਧਨਾਂ ਤੋਂ ਛੁੱਟੇ ਰਹੀਏ। ਮਾਨਸ ਗੁਰੂ ਸ਼ਬਦ ਕੇ ਮਾਹੀ। ਜਿਹੜਾ ਗੁਰੂ ਕਾ ਸ਼ਬਦ ਹੈ ਇਹੀ ਕਹਿੰਦੇ ਮਾਨ ਸਰੋਵਰ ਹੈ। ਲੇਤ ਆਹਾਰ ਅਪਾਰ ਰਹਾਹੀ। ਇੱਥੋਂ ਕਹਿੰਦੇ ਮੁਕਤੀ ਰੂਪੀ ਭੋਜਨ ਲੈਂਦੇ ਹੈ ਤੇ ਇਸ ਵਿੱਚ ਹੀ ਉਹ ਗੁਰੂ ਰੂਪੀ ਮਾਨ ਸਰੋਵਰ ਵਿੱਚ ਗੁਰੂ ਕੀ ਹਜ਼ੂਰੀ ਵਿੱਚ ਹੀ ਉਹ ਰਹਿੰਦੇ। ਦੇਹ ਆਤਮਾ ਮਿਲ ਇੱਕ ਭਏ। ਇਸੇ ਤਰ੍ਹਾਂ ਜਿਵੇਂ ਦੁੱਧ ਤੇ ਪਾਣੀ ਮਿਲ ਕੇ ਇੱਕ ਰੂਪ ਹੋ ਜਾਂਦਾ। ਲਖ ਲਏ ਬਿਨਾਂ ਵਿਚਾਰ ਕੀਤਿਆਂ ਕਿਸੇ ਨੇ ਜਾਣ ਨੀ ਲਿਆ ਵੀ ਆਤਮਾ ਕੀ ਹੈ ਤੇ ਦੇਹ ਕੀ ਹੈ। ਤਿਨਕੋ ਪ੍ਰਥਮੇ ਹੋਤ ਵਿਚਾਰ। ਵੀ ਪਰਮ ਹੰਸ ਹੁੰਦੇ ਆ ਸਭ ਤੋਂ ਪਹਿਲਾਂ ਉਹਨਾਂ ਨੂੰ ਕਹਿੰਦੇ ਇਸ ਤਰ੍ਹਾਂ ਦਾ ਵਿਚਾਰ ਹੁੰਦਾ ਹੈ। ਦਿਨ ਪ੍ਰਤ ਦੇਹ ਨਾ ਰਹਿ ਇੱਕ ਸਾਰ। ਜਿਹੜੀ ਦੇਹ ਆ ਉਹ ਹਮੇਸ਼ਾ ਕਹਿੰਦੇ ਇੱਕ ਸਾਰ ਨੀ ਰਹਿੰਦੀ ਇੱਕੋ ਜਿਹੀ ਨੀ ਰਹਿੰਦਾ ਦੇਹੀ। ਪ੍ਰਥਮ ਨਾ ਹੁਤੀ ਵਿਖਿਆ ਨਾ ਰਹੇ। ਉਹਨਾਂ ਨੂੰ ਵਿਚਾਰ ਹੁੰਦੀ ਵੀ ਪਹਿਲਾਂ ਦੇਹ ਹੈ ਨੀ ਸੀ ਆਉਣ ਵਾਲੇ ਸਮੇਂ ਵਿੱਚ ਵੀ ਇਹ ਦੇਹ ਨੇ ਰਹਿਣਾ ਨੀ ਹੈ। ਮਦ ਕੁਤੋ ਸਾਚੀ ਤਿਸ ਕਹੈ। ਵਰਤਮਾਨ ਵਿੱਚ ਚੱਲ ਰਹੇ ਸਮੇਂ ਵਿੱਚ ਦੇਹ ਨੂੰ ਕਿਵੇਂ ਸੱਚੀ ਮੰਨੀਏ ਵੀ ਇਹ ਦੇਹ ਰਹੂਗੀ। ਪੁਨ ਜੜ ਹੈ ਕੁਛ ਨਾਹਿਨ ਛਾਨੀ। ਫਿਰ ਸਮਝਦੇ ਆ ਵੀ ਜਿਹੜੀ ਦੇਹ ਤਾਂ ਜੜ ਹੈ ਹੱਡ ਚਾਮੀ ਇੱਕ ਗੱਲ ਲੁਕੀ ਛਿਪੀ ਨਹੀਂ ਹੈ। ਨਿਤ ਰੂਪ ਨਿਤ ਦੁੱਖ ਰੂਪ ਲੇਹ ਮਨ ਜਾਣੀ। ਜਿਹੜੇ ਪਰਮ ਹੰਸ ਹੈ ਮਨ ਵਿੱਚ ਜਾਣ ਲੈਂਦੇ ਹਮੇਸ਼ਾ ਜਿਹੜੀ ਦੇਹ ਹੈ ਕਹਿੰਦੇ ਦੁੱਖ ਰੂਪ ਵੀ ਹੈ ਜਿੰਨਾ ਚਿਰ ਦੇਹ ਉਹ ਦੁੱਖ ਬਣੇ ਰਹਿਣਗੇ ਔਖਾ ਹੋਊਗਾ। ਸਤ ਆਤਮਾ ਨਿਰਣੈ ਕਰ ਹੈ। ਉਹ ਕਹਿੰਦੇ ਵਿਚਾਰ ਕਰਕੇ ਨਿਰਣਾ ਕਰਦੇ ਵੀ ਦੇਹ ਜਿਹੜਾ ਆਤਮਾ ਉਹ ਸਦਾ ਰਹਿਣ ਵਾਲਾ ਹੈ। ਪੂਰਬ ਹੁਤੋ ਦੇਹ ਬਹੁਤ ਹੈ। ਕਹਿੰਦੇ ਪਹਿਲਾਂ ਵੀ ਹੈ ਸੀ ਉਹ ਵੀ ਬੜੀਆਂ ਦੇਹਾਂ ਧਾਰਨ ਕਰ ਲੈਂਦਾ ਹੈ। ਅਬ ਪ੍ਰਤੱਖ ਅਰ ਰਹਿ ਭਵਿੱਖ। ਜਿਹੜਾ ਆਤਮਾ ਪ੍ਰਤੱਖ ਹੈ ਜੇ ਕੋਈ ਪੁੱਛੇ ਵੀ ਤੂੰ ਹੈਗਾ ਉਹ ਕਹਿੰਦੇ ਮੈਂ ਹੈਗਾ ਤੇਰੇ ਸਾਹਮਣੇ ਖਰੋਤਾ ਹਾਂ ਆਉਣ ਵਾਲੇ ਸਮੇਂ ਵਿੱਚ ਵੀ ਆਤਮਾ ਰਹੇਗਾ। ਜਾਂ ਤੇ ਸਤ ਲਖ ਹੈ ਗੁਰ ਸਿੱਖ। ਇਸ ਕਰਕੇ ਜਿਹੜੇ ਗੁਰੂ ਕੀ ਸਿੱਖਿਆ ਲੈਣ ਵਾਲੇ ਸਿੱਖ ਆਤਮਾ ਨੂੰ ਸਤ ਜਾਣਦੇ ਸਦਾ ਰਹਿਣ ਵਾਲਾ ਰਹੇ ਸਮਝਦੇ। ਬਹੁਰ ਆਤਮਾ ਚੇਤਨ ਜਾਣ ਹੈ। ਫਿਰ ਉਹ ਆਤਮਾ ਨੂੰ ਕਹਿੰਦੇ ਚੇਤਨ ਜਾਣਦੇ ਆ ਵੀ ਸਭ ਤਰ੍ਹਾਂ ਦੀ ਹਰਕਤ ਕਰਨ ਕਰਾਉਣ ਵਾਲਾ ਕਿਰਿਆ ਕਰਾਉਣ ਵਾਲਾ ਆਤਮਾ ਹੀ ਹੈ। ਜਿਹੇ ਸੰਬੰਧ ਤਨ ਚੇਤਨ ਠਾਨ ਹੈ। ਆਤਮਾ ਦੇ ਸੰਬੰਧ ਕਰਕੇ ਸਰੀਰ ਵੀ ਚੇਤਨ ਹੁੰਦਾ ਹੱਥ ਪੈਰ ਹਿੱਲਣ ਲੱਗ ਪੈਂਦੇ ਇਸੇ ਤਰ੍ਹਾਂ ਅੱਖਾਂ ਦੇਖਣ ਲੱਗ ਪੈਂਦੀਆਂ ਕੰਨ ਸੁਣਨ ਲੱਗ ਪੈਂਦੇ ਉਹ ਚੇਤਨ ਦੀ ਸੱਤਾ ਕਰਕੇ। ਫਰਕਾਵਨ ਚੱਖ ਆਦਰ ਰਿਖੀ ਕੇ ਕਹਿੰਦੇ ਜਿਵੇਂ ਅੱਖਾਂ ਦਾ ਫਰਕਣਾ ਤੇ ਹੋਰ ਕੰਨਾਂ ਦਾ ਸੁਣਨਾ, ਇਹ ਧਾਰਕ ਜਿਹੜੇ ਰਿਖੀਆਂ ਦੀ ਕਿਰਿਆ ਇੰਦਰੀਆਂ ਦੀ ਕਿਰਿਆ ਹੈ। ਜਿਸ ਬਿਨ ਹੋਤ ਨਹੀਂ ਲੱਖ ਨੀਕੇ, ਇਹ ਤਰ੍ਹਾਂ ਜਾਣ ਲੈ ਵੀ ਜਿਸ ਚੇਤਨ ਤੋਂ ਆਤਮਾ ਤੋਂ ਬਗੈਰ ਕੋਈ ਕਿਰਿਆ ਨਹੀਂ ਇੰਦਰੀ ਦੀ ਹੁੰਦੀ, ਨਾ ਸੁਣਨਾ ਨਾ ਬੋਲਣਾ ਨਾ ਚੱਲਣਾ ਨਹੀਂ ਹੁੰਦਾ ਹੈ। ਪੁਨ ਆਤਮ ਕੋ ਰੂਪ ਆਨੰਦ, ਜਾਣਦੇ ਆ ਜਿਹੜਾ ਸਾਡਾ ਆਤਮਾ ਉਹਦਾ ਜਿਹੜਾ ਸਰੂਪ ਹੈ ਸਰਚਿਤ ਆਨੰਦ ਹੈ। ਪਰਖਤ ਭਲੇ ਸਦਾ ਬਿਨ ਦੰਦ, ਚੰਗੀ ਤਰ੍ਹਾਂ ਪਰਖ ਲੈਂਦੇ ਆ ਵੀ ਬਿਨਾਂ ਦੰਦਾਂ ਤੋਂ ਹੈ, ਬਿਨਾਂ ਝਗੜਾ ਕਲੇਸ਼ਾਂ ਤੋਂ ਹੈ। ਵਿਸ਼ਿਆਂ ਵਿਖੇ ਆਨੰਦ ਕਲ ਪੰਤਾ, ਜਿਹੜਾ ਕੋਈ ਵਿਸ਼ਿਆਂ ਵਿੱਚ ਬੜਾ ਆਨੰਦ ਹੈ, ਬੜਾ ਆਨੰਦ ਉਹ ਕਲਪਨਾ ਕਰਦਾ ਹੈ, ਇਹੋ ਮਮ ਰੂਪ ਨਾ ਅੱਗੇ ਲਖੰਤਾ, ਜਿਹੜਾ ਮੇਰਾ ਆਤਮਾ ਰੂਪ ਹੈ ਇਹ ਅਗਿਆਨੀ ਨਹੀਂ ਜਾਣਦਾ ਹੈ। ਪਰਮ ਹੰਸ ਸੋ ਕਹੀ ਇਹ ਰੂਪ, ਜਿਹੜੇ ਪਰਮ ਹੰਸ ਹੈ ਉਹਨਾਂ ਦਾ ਇਹ ਉਹ ਕਹਿੰਦੇ ਉਹ ਰੂਪ ਨੂੰ ਕਹਿੰਦੇ ਹੈ। ਸਤ ਚੇਤਨ ਆਨੰਦ ਅਨੂਪ, ਪਰਮ ਹੰਸ ਹੈ ਉਹ ਆਤਮਾ ਨੂੰ ਕਹਿੰਦੇ ਇਸ ਤਰ੍ਹਾਂ ਦਾ ਰੂਪ, ਕਹਿੰਦੇ ਵੀ ਸਰਚਿਤ ਆਨੰਦ ਸਰੂਪ ਹੈ ਉਪਮਾ ਤੋਂ ਰਹਿਤ ਸਾਡਾ ਆਤਮਾ। ਤਨ ਤੇ ਨਿਆਰੋ ਜਾਨ ਐਸੇ, ਆਤਮਾ ਨੂੰ ਸਰੀਰ ਤੋਂ ਕਹਿੰਦੇ ਇਸ ਤਰ੍ਹਾਂ ਕਰਕੇ ਵੱਖਰਾ ਉਹ ਸੰਗ ਜਾਣਦੇ। ਮੰਦਰ ਵਿਖੇ ਬਸੈ ਕੋ ਜੈਸੇ, ਇਸ ਤਰ੍ਹਾਂ ਕੋਈ ਮਕਾਨ ਦੇ ਵਿੱਚ ਵਸਦਾ ਹੋਵੇ ਰਹਿੰਦਾ ਹੋਵੇ, ਤਿਸ ਕੋ ਆਪਣੋ ਰੂਪ ਪਛਾਣੈ ਹੈ, ਆਹ ਜਿਹੜਾ ਰਹਿਣ ਵਾਲਾ ਹੈ ਨਾ ਆਤਮਾ ਨੂੰ ਆਪਣਾ ਰੂਪ ਪਛਾਣਦੇ। ਤਨ ਹੰਤਾ ਨਿਰਣੈ ਕਰ ਹਾਨੈ, ਚੰਗੀ ਤਰ੍ਹਾਂ ਨਿਰਣਾ ਕਰਕੇ ਸਰੀਰ ਦੀ ਜਿਹੜੀ ਹੰਗਤਾ ਉਹ ਛੱਡ ਦਿੰਦੇ ਹੈ, ਸਰੀਰ ਰੂਪ ਨਹੀਂ ਸਮਝਦੇ ਆਪਣੇ ਆਪ ਨੂੰ। ਸਮ ਮੰਦਰ ਕੇ ਜਾਨ ਨਿਆਰੋ, ਸ਼ੇਰ ਨੂੰ ਤਾਂ ਕਹਿੰਦੇ ਜਿਵੇਂ ਮਕਾਨ ਹੁੰਦਾ ਉਹਦੇ ਸਮਾਨ ਜਾਣਦੇ, ਰਹਿਣ ਵਾਲਾ ਜਿਹੜਾ ਸਰੀਰ ਮਕਾਨ ਵਿੱਚ ਉਹਨੂੰ ਆਤਮਾ ਸਮਝਦੇ ਬਖਰ। ਜੀਰਨ ਹੋਏ ਤਿਆਗ ਪਧਾਰੋ, ਜਦੋਂ ਪੁਰਾਣਾ ਹੋ ਗਿਆ ਨਾ ਸਰੀਰ ਉਸਨੂੰ ਉਸ ਵੇਲੇ ਆਤਮਾ ਨੇ ਇਹਨੂੰ ਛੱਡ ਕੇ ਚਲੇ ਜਾਣਾ ਇੱਥੇ। ਤਨ ਆਤਮ ਸੰਸਰ ਪੀਏ ਪਾਣੀ, ਇਸੇ ਤਰ੍ਹਾਂ ਕਹਿੰਦੇ ਸਰੀਰ ਤੇ ਜਿਹੜਾ ਆਤਮਾ ਹੈ ਉਹ ਤਾਂ ਜਿਵੇਂ ਦੁੱਧ ਤੇ ਪਾਣੀ ਆਪੋ ਵਿੱਚ ਹੀ ਮਿਲ ਜਾਂਦੇ ਕਈ ਹੋ ਜਾਂਦੇ ਹਨ। ਕਰਹਿ ਜੋ ਨਰ ਹੋਏ ਹੰਸ ਸਮਾਨੀ, ਕਹਿੰਦੇ ਜਿਹੜਾ ਇਹਨਾਂ ਨੂੰ ਵੱਖਰਾ ਵੱਖਰਾ ਜਾਣ ਲਏ ਉਹ ਹੰਸ ਦੇ ਸਮਾਨ ਹੁੰਦਾ ਪੁਰਸ਼। ਤਿੰਨ ਕੋ ਪਰਮ ਹੰਸ ਹੈ ਨਾਮ, ਉਹਨਾਂ ਦਾ ਨਾਮ ਜਿਹੜਾ ਕੋਈ ਦੁੱਧ ਤੇ ਪਾਣੀ ਨੂੰ ਵੱਖਰਾ ਕਰਦੇ ਪੀ ਲਵੇ ਉਹਨੂੰ ਹੰਸ ਕਿਹਾ ਜਾਂਦਾ, ਜਿਹੜਾ ਆਤਮਾ ਤੇ ਸਰੀਰ ਇਹਨੂੰ ਵੱਖਰਾ ਕਰਕੇ ਜਾਣ ਲਏ ਉਹਨੂੰ ਪਰਮ ਹੰਸ ਕਿਹਾ ਜਾਂਦਾ ਹੈ। ਪਾਵਹਿ ਬ੍ਰਹਮ ਗਿਆਨ ਅਬਿਰਾਮੋ, ਐਸਾ ਜਿਹੜਾ ਪਰਮ ਹੰਸ ਹੁੰਦਾ ਹੈ ਜਿਹੜਾ ਸਭ ਤੋਂ ਮਹਾਨ ਸੁੰਦਰ ਬ੍ਰਹਮ ਗਿਆਨ ਉਹਨੂੰ ਉਹ ਪਾਉਂਦਾ ਹੈ। ਤਨ ਤੇ ਨਿਆਰੋ ਜਬ ਮਤ ਧਰੈ, ਜਦੋਂ ਕਹਿੰਦੇ ਸਰੀਰ ਤੋਂ ਆਤਮਾ ਵੱਖਰਾ ਇਸ ਤਰ੍ਹਾਂ ਬੁੱਧੀ ਅੰਦਰ ਧਾਰਨ ਕਰਦਾ ਹੈ। ਰਸ ਵਿਸ਼ੇਨ ਹਿਤ ਪਾਪ ਨਾ ਕਰੈ, ਵਿਸ਼ਿਆਂ ਦਾ ਰਸ ਲੈਣ ਵਾਸਤੇ ਕੋਈ ਪਾਪ ਨਹੀਂ ਕਰਦਾ, ਵਿਚਾਰ ਨਹੀਂ ਕਰਦਾ ਹੈ। ਜਲ ਤੇ ਕਮਲ ਰਹਿ ਨਿਰਲੇਪੂ, ਇਹ ਕਹਿੰਦੇ ਜਿਹੜਾ ਕਵਲ ਹੈ ਪਾਣੀ ਤੋਂ ਹਮੇਸ਼ਾ ਨਿਰਲੇਪ ਰਹਿੰਦਾ ਹੈ। ਲਪਹਿ ਨਾ ਕਿਮ ਹੋਏ ਬ੍ਰਿੰਦ ਵਿਖੇਪੂ, ਹਾਂ ਕਿੰਨਾ ਮਰਜ਼ੀ ਕਹਿੰਦੇ ਵਿਖੇਪ ਤਾਈ ਹੋਵੇ ਖੰਡਾ ਹੋਵੇ ਕਿਵੇਂ ਵੀ ਲਪਾਏ ਮਾਨ ਨਹੀਂ ਹੁੰਦਾ, ਇਸ ਤਰ੍ਹਾਂ ਪਦਾਰਥਾਂ ਰੂਪੀ ਜਲ ਦੇ ਵਿੱਚ ਰਹਿੰਦਾ ਜਿਹੜਾ ਪਰਮ ਹੰਸ ਹੈ ਉਹ ਕਵਲ ਵਾਂਗ ਨਿਰਲੇਪ ਰਹਿੰਦਾ, ਕਿਸੇ ਤਰ੍ਹਾਂ ਦੀ ਵਿਖੇਪ ਕਰਕੇ ਲਪਾਏ ਮਾਨੀ ਪਦਾਰਥਾਂ ਵਿੱਚ ਖਚਤ ਪਚਤ ਨਹੀਂ ਹੁੰਦਾ ਹੈ। ਸੂਰਜ ਕੀ ਦਿਸ ਹੈ ਤਿੰਨ ਧਿਆਨ, ਕਿਉਂਕਿ ਜਿਹੜਾ ਕਵਲ ਆ ਉਹਦਾ ਸੂਰਜ ਦੀ ਤਰਫ ਹਮੇਸ਼ਾ ਧਿਆਨ ਹੁੰਦਾ, ਇਸ ਤਰ੍ਹਾਂ ਜਿਹੜਾ ਪਰਮ ਹੰਸ ਕਵਲ ਵਾਂਗ ਹੁੰਦਾ ਹੈ ਬ੍ਰਹਮ ਗਿਆਨੀ ਉਹਦਾ ਵੀ ਸੂਰਜ ਰੂਪ ਪਰਮੇਸ਼ਰ ਵੱਲੀ ਧਿਆਨ ਲੱਗਾ ਰਹਿੰਦਾ ਹੈ। ਛੁਵੈ ਨਾ ਜਲ ਰੰਚਕ ਭਰ ਆਨ, ਇਸ ਕਰਕੇ ਜਿਵੇਂ ਕਵਲ ਨੂੰ ਪਾਣੀ ਭੋਰਾ ਮਾਤਰ ਨਹੀਂ ਆਉਂਦਾ ਛੁਵਦਾ, ਇਸ ਤਰ੍ਹਾਂ ਪਰਮ ਹੰਸ ਜਿਹੜਾ ਉਹਨੂੰ ਵੀ ਪਦਾਰਥਾਂ ਰੂਪੀ ਜਿਹੜਾ ਜਲ ਹੈ ਉਹ ਪੂਰਾ ਮਾਤਰ ਨਹੀਂ ਛਾਉਂਦਾ ਹੈ, ਕੋਈ ਪਦਾਰਥਾਂ ਦੇ ਫੁਰਨੇ ਨਹੀਂ ਕਰਦਾ, ਸੁਤੇ ਸਿਦ ਜੋ ਆਈ ਜਾਏ ਛਕੀ ਜਾਂਦਾ ਹੈ। ਪਰਮ ਹੰਸ ਤਿਮ ਜਗ ਮਹਿ ਰਹੇ, ਇਸ ਤਰ੍ਹਾਂ ਜਿਹੜੇ ਕਹਿੰਦੇ ਪਰਮ ਹੰਸ ਆ ਉਹ ਸੰਸਾਰ ਵਿੱਚ ਰਹਿੰਦੇ ਹੈ। ਪਰਮ ਆਤਮ ਧਿਆਨ ਸਦਾ ਉਰ ਲਹੈ। ਆ ਜਿਹੜਾ ਆਪਣੇ ਆਤਮਾ ਦਾ ਧਿਆਨ ਹਿਰਦੇ ਵਿੱਚ ਲੈਂਦੇ ਆ, ਸਮਝਦੇ ਮੇਰਾ ਆਪਣਾ ਸਦਾ ਸਚਿਤ ਆਨੰਦ ਰੂਪ ਹੈ। ਤਨ ਕੇ ਸੁਖ ਦੁਖ ਜਬ ਪਰ ਜਾਏ। ਆ ਇਸੇ ਤਰ੍ਹਾਂ ਤਨ ਤੇ ਸੁਖ ਦੁੱਖ ਜਾ, ਜਦੋਂ ਸਰੀਰ ਦੇ ਉੱਪਰ ਕੋਈ ਦੁੱਖ ਜਾਂ ਸੁਖ ਪੈ ਜਾਵੇ ਆ ਬਣੇ। ਤਿੰਨ ਤੇ ਹਰਖ ਨਾ ਸੋਗ ਕਦਾਏ। ਉਹ ਜਿਹੜਾ ਕੋਈ ਪਰਮ ਹੁੰਦਾ ਸੰਸ ਹੁੰਦਾ ਤੇ ਤਤ ਬੇਤਾ ਹੁੰਦਾ, ਉਹ ਕਦੇ ਖੁਸ਼ੀ ਕਮੀ ਵਿੱਚ ਨਹੀਂ ਆਉਂਦਾ। ਪਦਾਰਥ ਆ ਜੇ ਸੁਖੀ ਨਹੀਂ ਖੁਸ਼ੀ ਨਹੀਂ ਹੁੰਦਾ, ਕੋਈ ਦੁੱਖ ਆ ਜੇ ਔਖਾ ਨਹੀਂ ਹੁੰਦਾ ਹੈ। ਵਰਤਾ ਗਿਆਨੀ ਸਮ ਅਗਿਆਨੀ। ਆ ਜਿਹੜਾ ਬ੍ਰਹਮ ਗਿਆਨੀ ਹੁੰਦਾ ਹੈ, ਕਹਿੰਦੇ ਅਗਿਆਨੀਆਂ ਦੇ ਸਮਾਨ ਗਿਆਨਵਾਨ ਹੋ ਕੇ ਵਰਤਦਾ। ਗਿਆਨੀ ਗਿਆਨਵਾਨ ਹੋ ਕੇ ਵੀ ਅਗਿਆਨੀਆਂ ਵਾਂਗੂ ਵਰਤਦਾ, ਜਿਵੇਂ ਅਗਿਆਨੀ ਲੋਕ ਕੰਮ ਕਰੀ ਜਾਂਦੇ, ਉਸ ਤਰ੍ਹਾਂ ਸੁਤੇ ਸਿੱਧੋ ਸੰਸਾਰ ਦੇ ਧੰਦੇ ਕਰੀ ਕਰਾਈ ਜਾਂਦਾ। ਪਰ ਅਗਿਆਨੀ ਲੋਕ ਉਹਦੇ ਵਿੱਚ ਖਚਤ ਪਚਤ ਹੁੰਦੇ, ਉਹ ਕਰਦੇ ਕਰਾਉਂਦੇ ਨਿਰਲੇਪ ਰਹਿੰਦੇ। ਜਾਣੈ ਜਗ ਕੋ ਸੁਪਨ ਸਮਾਨੀ। ਕਿਉਂਕਿ ਜਿਹੜੇ ਪਰਮਹੰਸ ਪ੍ਰਤੱਤ ਵੇਤੇ ਸੰਸਾਰ ਨੂੰ ਸੁਪਨੇ ਦੇ ਸਮਾਨ ਹੀ ਉਹ ਜਾਣਦੇ। ਬੰਧਨ ਹੋਤ ਨਹੀਂ ਪੁਨਤਾ ਹੂੰ। ਇਸ ਕਰਕੇ ਉਹ ਜਿਹੜੇ ਪਰਮਹੰਸ ਤੱਤ ਵੇਤੇ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਮੋਹ ਮਮਤਾ ਦਾ ਬੰਧਨ ਨਹੀਂ ਹੁੰਦਾ। ਰਹਿ ਸਮਾਏ ਬ੍ਰਹਮ ਕੇ ਮਾਹੂ। ਜਿਹੜੇ ਬ੍ਰਹਮ ਵੇਤੇ ਪਰਮਹੰਸ ਬ੍ਰਹਮ ਰੂਪੀ ਸਮੁੰਦਰ ਵਿੱਚ ਹੀ ਸਮਾਏ ਰਹਿੰਦੇ। ਸੁਨੀ ਸੀਖ ਪਾਰੋ ਹਰ ਖਾਇਓ। ਹਾਂ, ਗੁਰੂ ਅੰਗਦ ਸਾਹਿਬ ਜੀ ਦੇ ਪਾਸੋਂ ਸਭ ਸਿੱਖਿਆ ਸੁਣੀ ਹੈ, ਪਾਰੋ ਜੀ ਖੁਸ਼ ਹੋ ਗਏ। ਲੱਗਾ ਵਿਚਾਰਨ ਮਨ ਸੁਖ ਪਾਇਓ। ਹਾਂ, ਮੇਰਾ ਆਤਮਾ ਕੀ ਹੈ ਦੇਹ ਕੀ ਹੈ, ਵਿਚਾਰਨ ਕਰਨ ਲੱਗੇ ਹੈ ਤੇ ਸੁਖ ਪਾਇਆ ਆਤਮਾ ਦੀ ਲਖਤਾ ਕਰਕੇ। ਕਿਤਕ ਕਾਲ ਗੁਰ ਅੰਗਦ ਸੇਵ। ਸਮਾਂ ਭਾਈ ਪਾਰੋ ਜੀ ਨੇ ਗੁਰੂ ਅੰਗਦ ਸਾਹਿਬ ਦੀ ਸੇਵਾ ਕੀਤੀ। ਪੁਨ ਭੇ ਅਮਰਦਾਸ ਗੁਰਦੇਵ। ਜਦੋਂ ਗੁਰੂ ਅਮਰਦੇਵ ਸਤਿਗੁਰੂ ਸਾਹਿਬ ਮਹਾਰਾਜ ਗੁਰਤਾ ਗੱਦੀ ਦੇ ਮਾਲਕ ਹੋਏ, ਤਿੰਨ ਢਿੱਗ ਬਣਿਓ ਸੋ ਬ੍ਰਹਮ ਗਿਆਨੀ। ਫਿਰ ਗੁਰੂ ਅਮਰਦਾਸ ਸਾਹਿਬ ਜੀ ਦੀ ਹਜ਼ੂਰੀ ਵਿੱਚ ਰਹਿੰਦਾ ਰਹਿੰਦਾ ਤਾਂ ਭਾਈ ਪਾਰੋ ਜੀ ਬ੍ਰਹਮ ਗਿਆਨੀ ਬਣ ਗਿਆ। ਆਗੇ ਕਰ ਹੈ ਕਥਾ ਬਖਾਨੀ। ਕਵੀ ਸੰਤੋਖ ਸਿੰਘ ਜੀ ਕਹਿੰਦੇ ਆਏ ਭਾਈ ਪਾਰੋ ਜੀ ਦੀ ਬ੍ਰਹਮ ਗਿਆਨੀ ਦੀ ਕੁਝ ਜਿਹੜੀ ਕਥਾ ਅੱਗੇ ਜਾ ਕੇ ਕਥਨ ਕਰਾਂਗੇ। ਆ ਜਦੋਂ ਗੁਰੂ ਅੰਗਦ ਗੁਰੂ ਅਮਰਦਾਸ ਸਾਹਿਬ ਜੀ ਦਾ ਇਤਿਹਾਸ ਆਇਆ ਨਾ, ਉਹਦੇ ਵਿੱਚ ਭਾਈ ਪਾਰੋ ਜੀ ਦਾ ਫੇਰ ਪਰਸਾਂ ਕੁਝ ਕਹਾਂਗੇ, ਜਿੱਥੇ ਉਹ ਅੱਗੇ ਸਪਸ਼ਟ ਆਈ ਜਾਣਾ ਵੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਇਹਦੀ ਮਹਾਨ ਉੱਚ ਅਵਸਥਾ ਦੇਖ ਕੇ ਕਹਿਣਗੇ ਲੈ ਵੀ ਤੈਨੂੰ ਗੁਰਤਾ ਗੱਦੀ ਦੇ ਤਖ਼ਤ ਉੱਪਰ ਬਿਠਾ ਦੇਈਏ। ਇਹ ਹੱਥ ਜੋੜ ਕੇ ਕਹਿ ਗਿਆ ਮਹਾਰਾਜ ਜਿਹੜੀ ਗੁਰਤਾ ਗੱਦੀ ਜਿੱਥੇ ਜਾਣੀ ਉੱਥੇ ਜਾਵੇ, ਮੈਨੂੰ ਤਾਂ ਸਿੱਖੀ ਬਖਸ਼ੋ ਅਤੇ ਮੈਂ ਇਹਦੇ ਯੋਗ ਹੈ ਨਹੀਂ ਹੈ। ਮਹਾਰਾਜ ਫਿਰ ਇਹਨੂੰ ਕਹਿਣਗੇ ਵੀ ਚੰਗਾ ਭਾਈ ਪਾਰੋ, ਪਰਮ ਤੂੰ ਫਿਰ ਸਾਡੇ ਵਿੱਚ ਲੀਨ ਹੋ ਜਾ, ਤੂੰ ਹੁਣ ਸਾਥੋਂ ਵੱਖਰਾ ਨਾ ਰਹਿ, ਇਸ ਤਾਂ ਤੇਰੇ ਸਮੇਤ ਹੁਣ ਅਸੀਂ ਕਿਸੇ ਹੋਰ ਸਰੀਰ ਵਿੱਚ ਜੋਤ ਜਗਾਵਾਂਗੇ, ਇਉਂ ਆਪਾਂ ਰਲ ਮਿਲ ਕੇ ਕਾਰਜ ਕਰਾਂਗੇ। ਉਹ ਜਿਵੇਂ ਫਿਰ ਗੁਰੂ ਮਹਾਰਾਜ ਦੀ ਆਗਿਆ ਮੰਨ ਕੇ ਘਰ ਵੀ ਜਾ ਕੇ ਜਿੰਨਾ ਸਾਜੋ ਸਮਾਨ ਹੈ ਸਾਰਾ ਗਰੀਬਾਂ ਨੂੰ ਵੰਡ ਕੇ, ਇੱਕ ਘੋੜੀ ਜੀ ਜਿਹੜੀ ਆਪਦੀ ਸਵਾਰੀ ਵਾਲੀ ਸੀ ਉਹ ਕਹਿ ਜਾਏਗਾ ਵੀ ਇਹ ਮਹਾਰਾਜ ਦੀ ਹਜ਼ੂਰੀ ਵੀ ਜਾ ਕੇ ਭੇਟਾ ਕਰ ਦੇਣੀ, ਆ ਕੁਝ ਮਾਇਆ ਇਹ ਵੀ ਭੇਟਾ ਕਰਨੀ, ਅਤੇ ਇਸ ਤਰ੍ਹਾਂ ਸਤਿਗੁਰੂ ਨੂੰ ਕਹਿ ਦੇਣਾ ਕਿ ਮਹਾਰਾਜ ਆਪ ਜੀ ਦੇ ਬਚਨਾਂ ਨੂੰ ਮੰਨਦਾ ਹੋਇਆ ਭਾਈ ਪਾਰੋ ਆਪ ਵਿੱਚ ਲੀਨ ਹੋ ਗਿਆ ਹੈ। ਇਸ ਤਰ੍ਹਾਂ ਦਾ ਪ੍ਰਸੰਗ ਅੱਗੇ ਜਦੋਂ ਗੁਰੂ ਅਮਰਦਾਸ ਸਾਹਿਬ ਦੀ ਕਥਾ ਚੱਲੇਗਾ ਉਹਦੇ ਵਿੱਚ ਵਿਸਥਾਰ ਨਾਲ ਆਏਗਾ, ਹੋਰ ਵੀ ਕਈ ਭਾਈ ਪਾਰੋ ਜੀ ਦੀ ਅਵਸਥਾ ਦੇ ਪ੍ਰਸੰਗ ਆਉਣਗੇ। ਉਹ ਜਦੋਂ ਆਉਣਗੇ ਆਪਾਂ ਉਸੇ ਤਰ੍ਹਾਂ ਉੱਥੇ ਸੁਣਾਂਗੇ। ਇੱਥੇ ਜਿੰਨਾ ਕਵੀ ਜੀ ਨੇ ਇਤਿਹਾਸ ਵਿੱਚ ਭਾਈ ਪਾਰੋ ਜੀ ਦਾ ਪ੍ਰਸੰਗ ਸ਼ਰਨ ਵਿੱਚ ਆਉਣ ਦਾ, ਅਤੇ ਜਿਵੇਂ ਇਹਨਾਂ ਨੇ ਪ੍ਰਸ਼ਨ ਕੀਤੇ ਵੀ ਹੰਸ ਕਿਹੜੇ ਹੁੰਦੇ ਆ, ਪਰਮ ਹੰਸ ਕਿਹੜੇ ਹੁੰਦੇ ਆ, ਉਹਦੇ ਲੱਛਣ ਦੱਸੋ ਅਤੇ ਮਹਾਰਾਜ ਨੂੰ ਦੱਸਿਓ, ਸਾਰਾ ਪ੍ਰਸੰਗ ਆਪਾਂ ਸੰਗਤ ਕਰਕੇ ਲਾਹਾ ਲਿਆ ਹੈ। ਹੁਣ ਸਮਾਂ ਹੋਇਆ ਇੱਥੇ ਸਮਾਪਤੀ ਕਰੀਏ। ਕਿਤਕ ਕਾਲ ਗੁਰ ਅੰਗਦ ਸੇਵ, ਪੁਨ ਭੇ ਅਮਰਦਾਸ ਗੁਰਦੇਵ। ਤਿੰਨ ਢਿੱਗ ਬਣਿਓ ਸੋ ਬ੍ਰਹਮ ਗਿਆਨੀ ਆਗੇ ਕਰ ਹੈ ਕਥਾ ਬਖਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।